ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਵਰ ਸ੍ਰੀ ਹਰਗੋਬਿੰਦ ਹਰੀ ਰਾਇ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨ ਸਿਰ ਚਰਨਨ ਪਰਤਾਰ ਏਕੰਕਾਰਾ ਸਤਿਗੁਰੂ ਤਿਹੇ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸ਼ਨ ਵਾਹਿਗੁਰੂ ਸਾਹਿਬ ਜੀਓ ਚੌਪਈ ਹੇ ਸਿਸ ਕਰਕੇ ਭਾਉਨ ਪਾਰੀ ਬੰਧਨ ਕਰ ਕਰ ਤਾਰ ਅਗਾਰੀ ਪੂਰਨ ਹੋਵਹਿ ਉਰ ਕੀ ਆਸਾ ਪ੍ਰਾਪਤ ਭਲੋ ਗਿਆਨ ਸੁਖ ਰਾਸਾ ਹੇ ਸਿਸ ਕਰਕੇ ਭਾਉਨ ਪਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਮਹਾਰਾਜ ਜੀ ਮਹਾਨ ਪਵਿੱਤਰ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਤੋਂ ਬਹੁਤ ਹੀ ਸੁੰਦਰ ਦੀਵਾਨ ਸਜ ਰਿਹਾ ਹੈ। ਗੁਰਬਾਣੀ ਸਰੂਪ ਸਤਿਗੁਰੂ ਜੀ ਦੀ ਅਦਭ ਸਤਿਕਾਰ ਸਹਿਤ ਸਭ ਤੋਂ ਪਹਿਲੇ ਪ੍ਰਕਾਸ਼ ਸੇਵਾ ਹੋਈ ਹੈ। ਉਪਰੰਤ ਗ੍ਰੰਥ ਸੰਗਤੀ ਸਾਹਿਬਾਨ ਦੀ ਸੋਹਣੀ ਰਸਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਪਾਠ ਹੋਇਆ ਹੈ। ਨਾਲ ਹੀ ਰਾਗੀ ਸਿੰਘਾਂ ਦੀ ਰਸਨਾ ਰਾਹੀਂ ਕੁਝ ਸਮਾਂ ਸੰਗੀਤ ਦੇ ਨਿਯਮਾਂ ਵਿੱਚ ਗੁਰਬਾਣੀ ਦੇ ਮਨੋਰਥ ਕੀਰਤਨ ਹੋਇਆ ਹੈ। ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਚੱਲ ਰਿਹਾ ਹੈ, ਆਪਾਂ ਰਲ ਮਿਲ ਕੇ ਪੜ੍ਹ ਕੇ ਲਾਹੇ ਲਾਹ ਹਾਸਲ ਕਰ ਰਹੇ ਹਾਂ। ਜਿਸ ਤਰ੍ਹਾਂ ਕੰਠੂ ਨੰਗਲ ਦਾ ਨਿਵਾਸੀ, ਜਿਨ੍ਹਾਂ ਦਾ ਨਾਮ ਬਾਬਾ ਬੁੱਢਾ ਸਾਹਿਬ ਕਰਕੇ ਪ੍ਰਸਿੱਧ ਹੈ, ਅਤੇ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਹਿਲੇ ਗੁਰੂ ਗ੍ਰੰਥ ਸਾਹਿਬ ਜੀ ਦੀ ਪ੍ਰਕਾਸ਼ ਸੇਵਾ, ਸੁਖਾਸਨ ਦੀ ਸੇਵਾ, ਹੁਕਮਨਾਮੇ ਦੀ ਮਹਾਨ ਸੇਵਾ ਦੇ ਮੁੱਖ ਗ੍ਰੰਥੀ ਹੋਏ, ਉਹਨਾਂ ਦਾ ਪ੍ਰਸੰਗ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹਿਆ ਸੀ। ਛੋਟੀ ਉਮਰ ਵਿੱਚ ਇਹ ਬਾਹਰ ਜੰਗਲ ਵਿੱਚ ਜਿਹੜੀਆਂ ਬੱਕਰੀਆਂ ਵਗੈਰਾ ਚਾਰਨ ਆਇਆ ਕਰਦੇ ਸਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਰਤਾਰਪੁਰ ਸਾਹਿਬ ਰਾਵੀ ਵਿਖੇ ਬੈਠ ਕਿਨਾਰੇ 'ਤੇ ਬੈਠੇ ਇਹਦੇ ਵੱਲੇ ਦੇਖ ਕੇ ਭਾਈ ਬਾਲਾ ਜੀ ਨੂੰ ਕਿਹਾ ਵੀ ਉਹ ਬੱਚੇ ਨੂੰ ਬੁਲਾ ਕੇ ਲਿਆ। ਜਦੋਂ ਹਜ਼ੂਰੀ ਵਿੱਚ ਆਇਆ ਆਪ ਜੀ ਨੇ ਪੁੱਛ ਪੜਤਾਲ ਹੀ ਸ਼ੁਰੂ ਕਰ ਦਿੱਤੀ ਵੀ ਬੱਚੇ ਅਤੇ ਜਿਹੜੀਆਂ ਬੱਕਰੀਆਂ ਤੂੰ ਚਰ ਚਰਵਾ ਰਿਹਾ ਤੇਰੀਆਂ ਆਪਣੀਆਂ ਹੀ ਹੈ ਜਾਂ ਬਗਾਨੀਆਂ ਵੀ ਹੈ, ਤੇਰਾ ਨਾਂ ਕੀ ਹੈ ਅਤੇ ਕਿੱਥੋਂ ਦਾ ਰਹਿਣ ਵਾਲਾ ਹੈ। ਇਸ ਤਰ੍ਹਾਂ ਜਦੋਂ ਸਤਿਗੁਰੂ ਜੀ ਨੇ ਆਪਣੇ ਪਿਆਰ ਨਾਲ ਇਹਨੂੰ ਪੁੱਛਿਆ, ਇਸਨੇ ਸਤਿਕਾਰ ਨਾਲ ਦੱਸ ਦਿੱਤਾ ਕਿ ਮੇਰਾ ਮਾਂ ਪਿਓ ਨੇ ਮੇਰਾ ਨਾਂ ਬੂੜਾ ਰੱਖਿਆ ਹੋਇਆ ਹੈ। ਇਹ ਜਿਹੜੀਆਂ ਬੱਕਰੀਆਂ ਆਪਣੇ ਘਰ ਦੀਆਂ ਵੀ ਹਨ, ਕੁਝ ਬਗਾਨੀਆਂ ਵੀ ਹਨ। ਮਾਤਾ ਪਿਤਾ ਦੇ ਆਗੇ ਨਾਲ ਮੈਂ ਇਹ ਰੋਜ਼ ਆਉਣਾ ਮਾਰਾ ਕਰਦਾ। ਇਹ ਇਸ ਤਰ੍ਹਾਂ ਦੇ ਨਾਲ ਲਫ਼ਜ਼ ਕਹੇ ਵੀ ਜਿਮੀਦਾਰ ਜੱਟ ਹੈ ਮੈਂ ਮਹਾਰਾਜ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਚਲਾ ਜਾ। ਫਿਰ ਕਹਿਣ ਲੱਗਿਆ ਮਹਾਰਾਜ ਜਿਸ ਕੰਮ ਲਈ ਤੁਸੀਂ ਬੁਲਾਇਆ ਸੀ ਉਹ ਕੰਮ ਤਾਂ ਕੋਈ ਦੱਸਿਆ ਨਹੀਂ, ਐਵੇਂ ਸੁਣ ਸੁਣਾ ਕੇ ਕਹਿ ਤਾ ਵਾਪਸ ਚਲਾ ਜਾ। ਗੁਰੂ ਮਹਾਰਾਜ ਕਹਿੰਦੇ ਵੀ ਕੋਈ ਕਹਿਣ ਸੁਣਨ ਨਾਲ ਬੁਲਾਉਣ ਨਾਲ ਕੋਈ ਗੁਨਾਹ ਥੋੜ੍ਹਾ ਹੋ ਗਿਆ? ਇਹ ਤਾਂ ਜਦੋਂ ਕਿਸੇ ਨਾਲ ਗੱਲਬਾਤ ਕਰ ਲਈ ਦੀ ਹੈ, ਮੇਲ ਜੋਲ ਕਰ ਲਈਦਾ ਅਤੇ ਆਪਣੇ ਬਗਾਨੇ ਦਾ ਪਤਾ ਚੱਲ ਜਾਂਦਾ ਹੈ। ਇਹ ਫਿਰ ਵੀ ਕਹਿਣ ਲੱਗਿਆ ਨਹੀਂ ਮਹਾਰਾਜ, ਜਿਸ ਲਈ ਬੁਲਾਇਆ ਸੀ ਉਹ ਕੰਮ ਤਾਂ ਦੱਸਿਆ ਨਹੀਂ ਹੈ। ਹੁਣ ਜੀ ਹੁਣ ਤੁਸੀਂ ਵਾਪਸ ਕਰ ਰਹੇ। ਉਸ ਵੇਲੇ ਚਲਿਆ ਤਾਂ ਗਿਆ ਅਤੇ ਕਰਦੇ ਵੀ ਜਾਂਦਿਆਂ ਸਾਰ ਹੀ ਅੰਦਰ ਪ੍ਰੇਮ ਪਿਆਰ ਦਾ ਜਿਹੜਾ ਬਲਬਲਾ ਪ੍ਰਗਟ ਹੋਇਆ ਹੈ, ਚਾਹ ਚੜ੍ਹਿਆ ਵੀ ਕਦੋਂ ਸਵੇਰ ਹੋਵੇ, ਕਦੋਂ ਮਹਾਰਾਜ ਦੀ ਹਜ਼ੂਰੀ ਵਿੱਚ ਮੈਂ ਪਹੁੰਚਾਂ, ਮੱਥਾ ਟੇਕਾਂ। ਇੱਧਰ ਭਾਈ ਬਾਲਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਪੁੱਛ ਲਿਆ ਕਿ ਮਹਾਰਾਜ ਜਿਹੜਾ ਬੱਚਾ ਜੀ ਨੂੰ ਬੁਲਾ ਕੇ ਆਪ ਜੀ ਨੇ ਵਚਨ ਬਿਲਾਸ ਕੀਤੇ ਇਹ ਕਿਸ ਤਰ੍ਹਾਂ ਹੈ? ਮਹਾਰਾਜ ਕਹਿੰਦੇ ਬੱਚਾ ਬਹੁਤ ਭਾਗਾਂ ਵਾਲਾ ਹੈ, ਇਹ ਸਿੱਖੀ ਦੇ ਵਿੱਚ ਸਭ ਤੋਂ ਮਹਾਨ ਹੋਵੇਗਾ, ਸਿੱਖੀ ਦਾ ਅਹੁਦਾ ਹੱਦ ਹੋਵੇਗਾ। ਕੁਝ ਦਿਨਾਂ ਤੋਂ ਬਾਅਦ ਹੀ ਇਸਨੇ ਪੂਰਨ ਸੰਤ ਬਣ ਜਾਣਾ ਹੈ। ਇਹ ਸਾਡੇ ਨਾਲ ਸਿਰਫ ਮੇਲ ਜੋਲ ਦੀ ਬਸ ਇਹ ਗੱਲ ਸੀ, ਹੁਣ ਇਹਨੂੰ ਰੰਗ ਚੜ੍ਹ ਜਾਣਾ ਹੈ। ਫਿਰ ਕਹਿਣ ਲੱਗਿਆ ਮਹਾਰਾਜ ਜੀ ਇਸਨੇ ਮਹਾਨ ਐਸਾ ਬਣਨਾ ਹੈ। ਫਿਰ ਆਪ ਜੀ ਵੀ ਇਸ ਤਰ੍ਹਾਂ ਦੀ ਸ਼ੰਕਾ ਜੋ ਕਿਉਂ ਕਰਦਾ ਰਿਹਾ ਵੀ ਮਹਾਰਾਜ ਬੁਲਾਇਆ ਸੀ ਕੰਮ ਤਾਂ ਕੋਈ ਦੱਸਿਆ ਨਹੀਂ, ਐਵੇਂ ਗੱਲਬਾਤ ਜੀ ਕਰਕੇ ਵਾਪਸ ਕਰ ਰਹੇ ਹੋ? ਮਹਾਰਾਜ ਕਹਿੰਦੇ ਵੀ ਅਜੇ ਅਗਿਆਨ ਹੈ, ਅਜੇ ਬੱਚਾ ਹੈ, ਜਦੋਂ ਅਵਸਥਾ ਖੁੱਲ ਗਈ ਫਿਰ ਇਹਨੇ ਤ੍ਰਿਕਾਲ ਦਰਸ਼ੀ ਬਣ ਜਾਣਾ ਹੈ, ਪਿਛਲੇ ਸਮੇਂ ਦਾ ਵੀ, ਹੁਣ ਵਰਤਮਾਨ ਸਮੇਂ ਦਾ, ਆਉਣ ਵਾਲੇ ਸਮੇਂ ਦਾ ਵੀ ਇਹਨੂੰ ਪਤਾ ਚੱਲ ਜਾਣਾ ਹੈ, ਮਹਾਨ ਹੋਊਗਾ। ਉਹ ਜਿਵੇਂ ਮਹਾਰਾਜ ਨੇ ਬਚਨ ਕਿਹਾ ਉਹ ਯਥਾਰਥ ਹੋ ਗਏ। ਅਗਲੇ ਦਿਨ ਹੀ ਮੱਖਣ ਦਾ ਮੰਘਾ ਜਿਹਾ ਲੈ ਕੇ ਮਹਾਰਾਜ ਦੀ ਹਜ਼ੂਰੀ ਵਿੱਚ ਆ ਬੈਠਾ। ਮਹਾਰਾਜ ਨੇ ਕਿਹਾ ਵੀ ਇਹ ਕਿਵੇਂ ਲਿਆ? ਕਹਿੰਦੇ ਮਹਾਰਾਜ ਆਪਣੇ ਘਰ ਦਾ ਇਹ ਮੱਖਣ ਹੈ, ਛਕੋ, ਬਖਸ਼ਿਸ਼ ਕਰੋ। ਮਹਾਰਾਜ ਕਹਿੰਦੇ ਵੀ ਇਹ ਮਾਂ ਪਿਓ ਦੇ ਪੁੱਛੇ ਦੱਸੇ ਤੋਂ ਬਗੈਰ ਚੋਰੀ ਲਿਆ ਕੇ ਆਇਆ, ਅਸੀਂ ਨਹੀਂ ਖਾਂਦੇ, ਲੈ ਜਾ। ਬਾਕੀ ਜਦੋਂ ਮਾਂ ਪਿਓ ਨੂੰ ਪਤਾ ਲੱਗਿਆ ਉਹ ਨਾਰਾਜ਼ ਹੋਣਗੇ, ਤੈਨੂੰ ਕੋਈ ਚੰਗਾ ਮੰਦਾ ਕਹਿਣਗੇ, ਇਸ ਕਰਕੇ ਲੈ ਜਾ ਵਾਪਸ। ਇਹ ਉਸੇ ਵੇਲੇ ਤਾਂ ਹਾਜੀਆਂ ਮਾਰ ਕੇ ਉੱਚੀ ਉੱਚੀ ਰੋਣ ਲੱਗ ਪਿਆ। ਮਹਾਰਾਜ ਕਹਿੰਦੇ ਕਿਉਂ ਰੋਂਦਾ? ਕਹਿੰਦਾ ਮਹਾਰਾਜ ਮਾਂ ਪਿਓ ਤੋਂ ਜਦੋਂ ਮਾਰਨਗੇ ਮਾਰਨਗੇ, ਤੁਸੀਂ ਤਾਂ ਹੁਣੇ ਹੀ ਮਾਰਤਾ। ਮਹਾਰਾਜ ਕਹਿੰਦੇ ਕੋਈ ਚੰਗਾ ਹੀ ਬਚਨ ਕਿਹਾ ਇਹਦੇ ਵੀ, ਤੂੰ ਹੁਣ ਜਦੋਂ ਬਿਨਾਂ ਪਿੱਛੇ ਦੱਸੇ ਤੋਂ ਲਿਆਇਆ ਉਹ ਤੈਨੂੰ ਕਰਨਗੇ, ਕਹਿਣਗੇ ਨਾ ਕੁਝ ਨਾ ਕੁਝ ਵੀ ਤੂੰ ਕਿਉਂ ਪਿੱਛੇ ਤੋਂ ਬਗੈਰ ਲਿਆਇਆ ਹੈ। ਇਹ ਕਹਿਣ ਲੱਗਾ ਮਹਾਰਾਜ ਚਲੋ, ਮੇਰਾ ਮਾਂ ਪਿਓ ਦਾ ਘਰ ਹੈ, ਮੇਰਾ ਆਪਣਾ ਘਰ ਹੈ, ਇਸ ਕਰਕੇ ਉੱਥੋਂ ਜੇ ਮੈਂ ਲਾਇਆ ਕੋਈ ਐਸਾ ਨਹੀਂ, ਉਹ ਕੁਝ ਨਹੀਂ ਕਹਿਣਗੇ, ਪਰ ਤੁਸੀਂ ਜਿਹੜਾ ਮਾਰਤਾ ਉਹ ਤਾਂ ਬਹੁਤ ਤਕੜੀ ਮਾਰ ਕਰਤੀ। ਪਰ ਕਹਿੰਦੇ ਉਹ ਕਿਵੇਂ? ਕਹਿੰਦਾ ਮਹਾਰਾਜ ਪਹਿਲਾਂ ਤਾਂ ਤੁਸੀਂ ਦੀਵਾ ਜਗਾਇਆ ਸੀ ਅਤੇ ਉਹ ਜਗਣ ਲੱਗਾ ਸੀ, ਚਾਨਣ ਲੱਗਾ ਸੀ, ਹੁਣ ਮਹਾਰਾਜ ਤੁਸੀਂ ਆ ਜਿਹੜਾ ਬਚਨ ਜਿਹਾ ਕਰ ਰਹੇ ਇਹ ਮਾਨੋ ਬੁਝਾ ਹੀ ਰਹੇ ਹੋ, ਫੂਕ ਮਾਰ ਰਹੇ ਹੋ। ਤੁਹਾਨੂੰ ਤਾਂ ਚਾਹੀਦਾ ਸੀ ਇਹ ਦੀਵੇ ਵਿੱਚ ਤੇਲ ਪਾ ਕੇ ਇਹਦੀ ਬੱਚੀ ਜੀ ਤਾਂ ਚੱਕ ਕੇ ਹੋਰ ਜਗਾਉਣਾ ਚਾਹੀਦਾ, ਹੋਰ ਚੰਨ ਕਰਨ ਵਾਲਾ ਬਣਾਉਣਾ ਚਾਹੀਦਾ ਸੀ, ਤੁਸੀਂ ਹੁਣ ਖਤਮ ਕਰ ਰਹੇ ਹਾਂ। ਮਹਾਰਾਜ ਕਹਿੰਦੇ ਵੀ ਬੜੀਆਂ ਬਜ਼ੁਰਗਾਂ ਬੜੀਆਂ ਗੱਲਾਂ ਬਾਤਾਂ ਕਰਦਾ, ਸਿਆਣਿਆਂ ਕਰਦਾ ਹੈ, ਐਸਾ ਬੱਚਾ ਹੀ। ਇਸ ਕਰਕੇ ਫਿਰ ਉਹ ਮਹਾਰਾਜ ਦੇ ਬਚਨ ਕਰਕੇ ਬਸ ਇਹਦੀ ਅਵਸਥਾ ਜਿਹੜੀ ਅੰਦਰਲੀ ਉਹ ਬਜ਼ੁਰਗਾਂ ਵਾਲੀ ਹੋ ਗਈ ਹੈ, ਖਿਆਲ ਸਾਰੇ ਬਜ਼ੁਰਗਾਂ ਵਾਲੇ ਸਿਆਣਿਆਂ ਵਾਲੇ ਬਣ ਗਏ। ਅਤੇ ਕਈਆਂ ਦਾ ਖਿਆਲ ਹੈ ਵੀ ਮਹਾਰਾਜ ਦੇ ਬਚਨ ਕਰਕੇ ਹੀ ਇਹਦਾ ਸਰੀਰ ਹੀ ਇਹੋ ਜਿਹਾ ਹੁੰਦਾ ਜਿਵੇਂ ਬੁੱਢਿਆਂ ਦਾ ਸਰੀਰ ਜਿਹਾ ਹੁੰਦਾ, ਨਵੀਂ ਉਹ ਦੱਸਣ ਲੱਗ ਗਿਆ ਸੀ ਘਰ ਵਾਲਿਆਂ ਨੂੰ ਪਰਿਵਾਰ ਨੂੰ ਵੀ ਇਹ ਤਾਂ ਬੁੱਢਾ ਹੈ ਅਤੇ ਬੁੱਢੇ ਤੋਂ ਕੀ ਕਰਨਾ ਕਿਸੇ ਨੇ, ਬੁੱਢਿਆਂ ਨੂੰ ਤਾਰੀ ਕਰ ਘਰੋਂ ਕੱਢ ਕੇ ਗੁਰਦੁਆਰੇ ਬਾਲਦੇ ਹੈ। ਇਸ ਕਰਕੇ ਪਹੁੰਚੋ ਭਾਵੇਂ ਸਾਰੀ ਜ਼ਿੰਦਗੀ ਇਹਨਾਂ ਪਿੱਛੇ ਘੁਲਦਾ ਮਰਦਾ ਹੈ, ਇਹ ਮੇਰੇ ਮੇਰੇ ਹੈ, ਇਹ ਮੇਰਿਆਂ ਦਾ ਇਹ ਹਾਲ ਅੱਜ ਕੱਲ੍ਹ, ਫਿਰ ਤਾਂ ਸ਼ਰਮ ਇਹਨਾਂ ਦੇ ਬਣੇ ਪਏ ਆ ਥਾਂ ਥਾਂ। ਦੇਖ ਲਓ ਵੀ ਕਿੱਥੇ ਪਿਛਲਾ ਸਮਾਂ, ਕਿੱਥੇ ਅੱਜ ਦਾ ਪੜ੍ਹਿਆ ਲਿਖਿਆ ਦਾ ਸਮਾਂ ਹੈ। ਗੁਰਬਾਣੀ ਦਾ ਬਾਕ ਨਾ ਪੜ੍ਹਿਆ ਮੂਰਖ ਆਖੀਏ, ਜਿਸ ਲਵ ਲੋਭ ਅਹੰਕਾਰ ਆ, ਜਿਹਦੇ ਅੰਦਰ ਖਾਣ ਦਾ ਅਤੇ ਇਕੱਠੇ ਕਰਨ ਦਾ ਲਾਲਚ ਹੈ ਨਾ, ਅਤੇ ਲੋਭ ਹੈ ਬਹੁਤਾ, ਮੈਂ ਜੋੜਨਾ ਅਤੇ ਹੰਕਾਰ ਹੈ, ਕਹਿੰਦੇ ਉਹ ਪੜ੍ਹਿਆ ਲਿਖਿਆ ਮਹਾਂਮੂਰਖ ਕਿਹਾ ਜਾਂਦਾ ਹੈ। ਅਤੇ ਅਜੋਕੇ ਸਮੇਂ ਵਿੱਚ ਵੀ ਅੱਜ ਕੱਲ੍ਹ ਹੈਗੇ ਆ ਇਹ ਮਹਾਂਮੂਰਖ ਪੜ੍ਹੇ ਲਿਖੇ, ਵੀ ਮਾਂ ਪਿਓ ਨਾਲ ਵੀ ਜਿਵੇਂ ਜਾਤਾਂ ਲੈ ਲੋ ਕੇ ਨਾ, ਫਿਰ ਬਸ ਮੁੱਕਰ ਜਾਂਦੇ ਆ, ਮਾਤਰਾ ਦੇ ਨਾਲ ਇਹ ਹੋਈ ਹੈ। ਇਸ ਕਰਕੇ ਇਹਨਾਂ ਤੋਂ ਭਾਈ ਅੱਜ ਦੇ ਪੜ੍ਹਿਆ ਲਿਖਿਆ ਤੋਂ ਬਚ ਕੇ ਰਹੋ, ਇਹਨਾਂ 'ਤੇ ਇਤਵਾਰ ਕਰਨਾ ਥੋੜ੍ਹਾ ਜਿਹਾ ਚੂੜਾ ਵਾਹ ਪੂਜਾ ਦੇਖ ਕੇ ਕਰ ਲਓ, ਕਿਤੇ ਫਸ ਨਾ ਜਾਏ ਮਾਤਰ ਵਾਂਗੂ। ਇੱਥੇ ਮਹਾਰਾਜ ਦੇ ਅਸਥਾਨ 'ਤੇ ਆਉ ਕੇ ਮੁੱਕਰ ਗਏ ਹੈ, ਇਹ ਲੈ ਕੇ ਜ਼ਮੀਨ ਜਾਇਦਾਦ ਦੀ ਹੁਣ ਉਹ ਕਹਿੰਦੇ ਤੂੰ ਕੀ ਲੱਗਦਾ ਹੈ, ਯਾਨੀ ਹੁਣ ਬਜ਼ੁਰਗ ਨੂੰ ਕਹਿੰਦੇ ਤੂੰ ਕੀ ਲੱਗਦਾ, ਜ਼ਮੀਨ ਤਾਂ ਸਾਡੀ, ਮਾਮਲਾ ਵੀ ਸਾਡਾ। ਇਹ ਹਾਲ ਹੈ ਜਿਹੜੀ ਇੱਥੇ ਰਹਿਣ ਵਾਲਿਆਂ ਮੱਥੇ ਟੇਕਣਾ ਪਾਈਆਂ ਕਿਰਪਾਨਾਂ ਇਹਨਾਂ ਦੇ, ਰੋ ਵਿਚਾਰ ਵੀ ਜਾਣੀ ਉਹ ਬਜ਼ੁਰਗ ਬਣ ਗਿਆ, ਉੱਚੀ ਅਵਸਥਾ ਵਾਲਾ ਬਣਾ ਦਿੱਤਾ ਮਹਾਰਾਜ ਨੇ। ਜਿਸ ਤਰ੍ਹਾਂ ਇਹ ਕੱਲ੍ਹ ਆਪਾਂ ਕੁਝ ਪ੍ਰਸੰਗ ਬੱਚੇ ਦਾ ਸੁਣਿਆ ਸੀ ਜੋ ਬਾਬਾ ਬੁੱਢਾ ਸਾਹਿਬ ਕਰਕੇ ਪ੍ਰਸਿੱਧ ਹੋਇਆ, ਬਾਕੀ ਰਹਿੰਦਾ ਪ੍ਰਸੰਗ ਅੱਜ ਆ ਰਿਹਾ ਹੈ। ਉਹ ਜਿਵੇਂ ਵੀ ਆਉਂਦਾ ਅਸੀਂ ਮੰਨ ਲਾ ਕੇ ਸੁਣੀਏ ਜੀ। ਹੇ ਸਿਸ ਕਰ ਕੇ ਪਾਵਨ ਭਾਰੀ, ਹੇ ਵੀ ਬੱਚੇ ਤੂੰ ਬਹੁਤ ਹੀ ਕਹਿੰਦੇ ਸ਼ਰਧਾ ਭਾਵਨਾ ਕਰਕੇ ਬੰਧਨ ਕਰ ਕਰਤਾਰ ਅਗਾਰੀ, ਵੀ ਸਾਡਾ ਬਚਨ ਮਨ ਤੇ ਜਿਹੜਾ ਸਾਰੀ ਸ੍ਰਿਸ਼ਟੀ ਦਾ ਕਰਤਾ ਹਰਤਾ ਹੈ ਉਹਦੇ ਅੱਗੇ ਨਮਸਕਾਰ ਕਰ, ਸ਼ਰਧਾ ਭਾਵਨਾ ਨਾਲ ਤੂੰ ਮੱਥਾ ਟੇਕ ਪਰਮੇਸ਼ਰ ਨੂੰ, ਪੂਰਨ ਹੋਵੇ ਉਰ ਕੀ ਆਸਾ। ਇਸ ਕਰਕੇ ਵੀ ਬੱਚੇ ਤੇਰੀ ਹਿਰਦੇ ਦੀ ਜਿਹੜੀ ਕੋਈ ਆਸਾ ਹੈ ਉਹ ਪੂਰੀ ਹੋ ਜਾ, ਜੋ ਚੂ ਤੂੰ ਚਾਹੁੰਦਾ ਵੀ ਅੰਦਰਲਾ ਰਿਹਾ ਜਿਹੜਾ ਹੈ ਉਹ ਗਿਆਨ ਸਹਿਤ ਹੋਵੇਗੀ, ਗਿਆਨ ਦਾ ਚਾਨਣ ਹੋਵੇ, ਬ੍ਰਹਮ ਗਿਆਨ ਪ੍ਰਾਪਤ ਹੋਵੇ, ਉਹ ਤੈਨੂੰ ਵੀ ਹੋ ਜਾਵੇ। ਪ੍ਰਾਪਤ ਭਲੋ ਗਿਆਨ ਸੁਖ ਰਾਸਾ, ਸੁਖਾਂ ਦਾ ਰਾਸਾ ਖਜ਼ਾਨਾ ਹੈ, ਸੁਖਾਂ ਦਾ ਰਾਸੀ ਹੈ ਕਿ ਰਾਸਾ ਹੈ, ਰਾਸਾ ਹਾਂ, ਜਿਹੜਾ ਸੁਖਾਂ ਦਾ ਮੇਰੇ ਕੋਲ ਇਸ ਤਰ੍ਹਾਂ ਹੈ, ਸੁਖਾਂ ਦਾ ਖਜ਼ਾਨਾ, ਸੁਖਾਂ ਦਾ ਅਹੁਦੀ ਰੂਪ ਜਿਹੜਾ ਬ੍ਰਹਮ ਗਿਆਨ ਉਹ ਤੈਨੂੰ ਹੋ ਜਾਵੇ। ਸੁਣ ਕੇ ਦੁਆ ਕਰ ਜੋਰਨ ਕੀਨੇ। ਇਉਂ ਸੁਣ ਕੇ ਬੁੜਾ ਜਿਹੜਾ ਬੱਚਾ ਇਸਨੇ ਦੋਵੇਂ ਹੱਥ ਜੋੜਨਾ ਕੀਤੇ ਹਨ। ਬੰਦੇ ਪੰਕਜ ਪਾਏ ਪ੍ਰਵੀਨੇ। ਜੋ ਸਿਆਣੇ ਸਤਿਗੁਰੂ ਹਨ ਵਚਨਾਂ ਵਿੱਚ ਉਹਨਾਂ ਦੇ ਚਰਨਾਂ ਕਮਲਾਂ ਤੇ ਨਮਸਕਾਰ ਕੀਤੀ ਇਸਨੇ। ਭਇਓ ਗਿਆਨ ਤੇ ਛਿਨ ਸੁਖ ਰਾਸੀ। ਜਦੋਂ ਇਹਨੇ ਮੱਥਾ ਟੇਕਿਆ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ, ਉਸੇ ਵੇਲੇ ਜਿਹੜਾ ਸੁਖਾਂ ਦਾ ਰਾਸੀ ਖਜ਼ਾਨਾ ਹੈ, ਸੁਖਾਂ ਦੀ ਪੂੰਜੀ ਹੈ, ਸੁਖਾਂ ਦੀ ਅਹੁਦੀ ਰੂਪ ਬ੍ਰਹਮ ਗਿਆਨ ਹੈ, ਇਸ ਨੂੰ ਪ੍ਰਾਪਤ ਹੋ ਗਿਆ ਹਿਰਦੇ ਵਿੱਚ। ਸਗਰੀ ਉਰ ਤੇ ਦ੍ਵੈਤ ਬਿਨਾਸੀ। ਬ੍ਰਹਮ ਗਿਆਨ ਦੇ ਹੋਣ ਨਾਲ ਹਿਰਦੇ ਵਿੱਚ ਜਿਹੜੀ ਕੋਈ ਦ੍ਵੈਤ ਭਾਵ ਸੀ, ਅਧ ਚਿੱਤਾ ਪਣਾ ਜਿਹਾ ਸੀ, ਉਹ ਸਾਰੇ ਖਤਮ ਹੋ ਗਿਆ ਹੈ। ਕਿਰਪਾ ਨਿਧਾਨ ਬਾਹਰ ਬਚ ਕਹੇ। ਹਾਂ, ਦ੍ਵੈਤ ਨਾਸ਼ ਹੋ ਗਈ, ਬ੍ਰਹਮ ਗਿਆਨ ਹੋ ਗਿਆ। ਉਦੋਂ ਬਾਅਦ ਕਿਰਪਾ ਦੇ ਖਜ਼ਾਨਾ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਬੱਚੇ ਨੂੰ ਬਚਨ ਕਹੇ ਹਨ। ਸਵਾ ਜਾਮ ਜਾਮਨ ਜਬ ਰਹੇ। ਵੀ ਬੱਚੇ ਸਾਡਾ ਬਚਨ ਸਾਣਾ, ਹੁਣ ਤੂੰ ਇਸ ਤਰ੍ਹਾਂ ਰੋਜ਼ ਕਰਨਾ ਹੈ, ਜਦੋਂ ਸਵਾ ਕੁਪਹਿਰ ਰਾਤ ਰਹਿ ਜਾਵੇ ਨਿਤ ਉੱਠ ਤਬ ਹੀ ਕਰ ਹੁਸ਼ ਨਾਨਾ। ਬੱਚੇ ਹਮੇਸ਼ਾ ਉੱਠ ਕੇ ਤੂੰ ਸਵਾ ਪਹਿਰ ਰਾਤ ਰਹਿੰਦਿਆਂ ਇਸ਼ਨਾਨ ਕਰਨਾ। ਸਿਮਰਹ ਨਾਮ ਮਾਨ ਮਨ ਭਾਨਾ। ਇਸ ਤਰ੍ਹਾਂ ਸਾਡਾ ਜਿਹੜਾ ਮਨ ਵਿੱਚ ਜਿਹੜਾ ਭਾਣਾ ਕੀ ਹੁਕਮ ਮੰਨ ਕੇ ਨਾ ਤੋ ਕੇ ਵਾਹਿਗੁਰੂ ਵਾਹਿਗੁਰੂ ਤੂੰ ਸਿਮਰਨਾ ਹੈ। ਹੱਥ ਜੋਰ ਸਿਸ ਬਚਨ ਬਖਾਨਾ। ਇਹ ਜਿਹੜਾ ਬੱਚਾ ਹੈ ਮਹਾਰਾਜ ਦੇ ਚਰਨਾਂ ਤੇ ਮੱਥਾ ਟੇਕ ਕੇ ਬ੍ਰਹਮ ਗਿਆਨੀ ਬਣ ਗਿਆ, ਹੱਥ ਜੋੜ ਕੇ ਬਹਿਣ ਬਚਨ ਕਹਿਣ ਲੱਗਿਆ ਸਤਿਗੁਰਾਂ ਨੂੰ। ਅਬਲੋ ਰਾਖਿਓ ਉਚਿਤ ਸ਼ਨਾਨਾ। ਹੁਣ ਬ੍ਰਹਮ ਗਿਆਨੀ ਤਾਂ ਮੈਨੂੰ ਤੁਸੀਂ ਬਣਾ ਦਿੱਤਾ, ਹੁਣ ਮੈਨੂੰ ਮਹਾਰਾਜ ਨਹਾਉਣ ਜੋਗਾ ਛੱਡ ਲਿਆ, ਵੀ ਹੁਣ ਨਹਾਉਣ ਦੀ ਕੋਈ ਲੋੜ ਹੈ? ਮੈਂ ਮਲ ਨਾਸ ਕਰੀ ਇੱਕ ਵਾਰ। ਮੈਂ ਤਾਂ ਮਹਾਰਾਜ ਇੱਕੋ ਵਾਰੀ ਸਰੀਰ ਦੇ ਵਿਕਾਰਾਂ ਦੀ ਮੈਲ ਵੀ ਖਤਮ ਕਰ ਦਈਏ, ਹਿਰਦੇ ਵੀ ਜਿਹੜੀ ਉਹ ਰਾਗ ਦਵੇਸ਼ ਦੀ ਮੈਲ ਉਹ ਵੀ ਖਤਮ ਕਰ ਦਿੱਤੀ ਹੈ, ਇਸੇ ਤਰ੍ਹਾਂ ਜਿਹੜੀ ਅੱਜ ਜਵਾਨ ਤੇ ਝੂਠ ਦੀ ਮੈਲ ਹੁੰਦੀ ਹੈ, ਵੀ ਝੂਠ ਬੋਲਣਾ ਇਹ ਵੀ ਖਤਮ ਕਰ ਦਿੱਤੀ, ਇੱਕੋ ਵਾਰੀ ਸਾਰੀਆਂ ਮੈਲਾਂ ਮੈਂ ਖਤਮ ਕਰ ਦਿੱਤੀਆਂ, ਲਾ ਦਿੱਤੀਆਂ ਹਨ। ਰਾਵਰ ਦਰਸ਼ਨ ਪਰ ਬਲਿਹਾਰਾ। ਰਾਵ ਜੀ ਦੇ ਦਰਸ਼ਨਾਂ ਤੋਂ ਮੈਂ ਤਾਂ ਸਦਕੇ ਜਾਨਾ, ਕੁਰਬਾਨ ਜਾਨਾ, ਵੀ ਤੁਹਾਡੇ ਦਰਸ਼ਨ ਕਰਕੇ, ਤੁਹਾਡੇ ਚਰਨਾਂ ਤੇ ਮੱਥਾ ਟੇਕਣ ਕਰਕੇ ਕਲਾ ਵਰਤੀ ਹੈ, ਮੈਨੂੰ ਬ੍ਰਹਮ ਗਿਆਨੀ ਤੁਸਾਂ ਬਣਾ ਦਿੱਤਾ ਹੈ। ਪਹੁਰਨ ਕਬ ਲਾਗੈ ਮਲ ਲੇਸ਼ਾ। ਇਹੋ ਜੀ ਮਹਾਰਾਜ ਸਰੀਰ ਤੋਂ ਵਿਕਾਰਾਂ ਦੀ ਮੈਲ, ਮਨ ਦੀ ਮੈਲ, ਰਾਗ ਦਵੇਸ਼ ਦੀ ਲਾਈ ਹੈ, ਕਦੇ ਮੁੜ ਕੇ ਕਦੇ ਉੱਕੀ, ਨਾ ਮਨ ਨੂੰ ਮੈਲ ਨਾ ਸਰੀਰ ਨੂੰ ਮੈਲ ਲੱਗੇਗੀ। ਜਨਮ ਮਰਨ ਕੇ ਮਿਟੇ ਕਲੇਸ਼ਾ। ਹੋਰ ਤਾਂ ਹੋਰ ਕੀ ਹੈ, ਜੰਮਣ ਮਨ ਦੇ ਜਿਹੜੇ ਝਗੜੇ ਝਾਂਜੇ ਸੀ ਸਾਰੇ ਮਾਰਾ ਮਿਟ ਗਏ ਹਨ। ਪਾਇਓ ਨਿਰਮਲ ਸਹਿਜ ਸਰੂਪਾ। ਮਹਾਰਾਜ ਦਰਸ਼ਨ ਕਰਕੇ, ਤੁਹਾਡੇ ਬਚਨ ਸੁਣ ਕੇ, ਤੁਹਾਨੂੰ ਮੱਥਾ ਟੇਕ ਕੇ ਜਿਹੜਾ ਸਹਿਜ ਸਰੂਪ ਹੈ, ਗਿਆਨ ਸਰੂਪ ਵਾਹਿਗੁਰੂ ਹੈ, ਉਹਦਾ ਸੁਖ ਮੈਨੇ ਪਾਇਆ ਹੈ। ਜੇ ਜਾਣਤ ਭਾ ਆਨੰਦ ਅਨੂਪਾ। ਇਸ ਸਹਿਜ ਸਰੂਪ ਨੂੰ, ਗਿਆਨ ਸਰੂਪ ਨੂੰ ਜਾਣਨੇ ਕਰਕੇ ਮਨ ਵਿੱਚ ਬੜਾ ਆਨੰਦੀ ਆਨੰਦ ਹੋ ਗਿਆ ਹੈ। ਗੁਰੂ ਭਨਿਓ ਤੋਹ ਮਨ ਜੋ ਅਨੇਕਾ। ਗੁਰੂ ਮਹਾਰਾਜ ਕਹਿਣ ਲੱਗੇ, ਠੀਕ ਹੈ ਹੈ ਬੱਚੇ, ਤੈਨੂੰ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੀ ਹੁਣ ਲੋੜ ਨਹੀਂ ਹੈ, ਨਹਾਏ ਭਾਵੇਂ ਨਾ ਨਹਾਏ, ਜਿੱਥੇ ਪੁੱਜਣਾ ਸੀ ਉੱਥੇ ਪੁੱਜ ਗਿਆ ਹੈ। ਪਰ ਫਿਰ ਵੀ ਕਹਿੰਦੇ ਤੇਰੇ ਰਾਹੀਂ ਅਨੇਕਾਂ ਲੋਕਾਂ ਦਾ ਕਹਿੰਦੇ ਭਲਾ ਹੋਣਾ ਹੈ। ਮਿਲ ਹੈ ਪਾਵਨ ਹੇਤ ਵਿਵੇਕਾ। ਬੱਚੇ ਵੀ ਤੈਨੂੰ ਕਹਿੰਦੇ ਆ ਕੇ ਮਿਲਣਗੇ ਬ੍ਰਹਮ ਗਿਆਨ ਪ੍ਰਾਪਤ ਕਰਨ ਵਾਸਤੇ, ਬ੍ਰਹਮ ਗਿਆਨ ਪਾਉਣ ਵਾਸਤੇ। ਤੁਝ ਕੋ ਦੇਖ ਅਚਾਰ ਕਰਨਤਾ। ਤੈਨੂੰ ਇਸ ਤਰ੍ਹਾਂ ਦਾ ਕਰਤੱਵ ਕਰਦਾ ਦੇਖ ਕੇ ਵੀ ਬਾਬਾ ਬੁੱਢਾ ਸਾਹਿਬ ਸਵਾ ਪਹਿਰ ਰਾਤ ਰਹਿੰਦੇ ਉੱਠ ਕੇ ਇਸ਼ਨਾਨ ਕਰਦਾ, ਫਿਰ ਵੀ ਸਮਾਧੀ ਲਾ ਕੇ ਬੈਠਦਾ, ਵਾਹਿਗੁਰੂ ਗੁਰਮੰਤਰ ਦਾ ਜਾਪ ਕਰਦਾ, ਇਸ ਤਰ੍ਹਾਂ ਕਹਿੰਦੇ ਤੈਨੂੰ ਦੇਖ ਕੇ ਨਾ ਇਹੋ ਜਿਹਾ ਕਰਤੱਵ ਕਰਦਾ, ਤਿੰਨ ਰੁਚ ਜਾਗਹ ਹੋਵੇ ਸੰਤਾ, ਉਹਨਾਂ ਨੂੰ ਵੀ ਰੁਚੀ ਜਾਗੂ ਵੀ ਬਾਬਾ ਬੁੱਢਾ ਸਾਹਿਬ ਤੜਕੇ ਉੱਠ ਕੇ ਨਹਾਉਂਦਾ, ਸਮਾਧੀ ਲਾਉਂਦਾ, ਵਾਹਿਗੁਰੂ ਵਾਹਿਗੁਰੂ ਸਿਮਰਦਾ, ਆਪਾਂ ਵੀ ਕਰੀਏ। ਇਸ ਕਰਕੇ ਉਹ ਜਦੋਂ ਤੈਨੂੰ ਦੇਖ ਕੇ ਤੇਰੀ ਰੀਸ ਕਰਨਗੇ, ਤੜਕੇ ਉੱਠ ਕੇ ਨਹਾਉਣਗੇ, ਤੇਰੇ ਵਾਂਗ ਵਾਹਿਗੁਰੂ ਵਾਹਿਗੁਰੂ ਚਿੱਤਣਗੇ, ਫਿਰ ਉਹਨਾਂ ਦਾ ਮਨ ਵੀ ਸ਼ਾਂਤਾ ਕੀ ਸ਼ਾਂਤ ਹੋ ਜਾਵੇਗਾ। ਇਸ ਬਿਦ ਹੋਏ ਕਰਤਾਰਥ ਸੋ, ਇਸ ਕਰਕੇ ਕਹਿੰਦੇ ਜਦੋਂ ਤੇਰੇ ਕਰਤੱਵ ਨੂੰ ਦੇਖਣਗੇ ਨਾ, ਉਹ ਫਿਰ ਤੇਰੀ ਰੀਸ ਕਰਨਗੇ ਵੀ ਅਸੀਂ ਵੀ ਨਹਾਈਏ, ਅਸੀਂ ਵੀ ਵਾਹਿਗੁਰੂ ਵਾਹਿਗੁਰੂ ਜਪੀਏ। ਇਸ ਤਰ੍ਹਾਂ ਤੇਰੇ ਰਾਹੀਂ ਉਹ ਬਹੁਤ ਲੋਕ ਕਰਤਾਰਥ ਹੋਣਗੇ, ਨਿਹਾਲ ਸਫਲ ਹੋਣਗੇ। ਬੈਠ ਰਹਿਓ ਘਰ ਗਇਓ ਨਕੋ, ਇਉਂ ਜਦੋਂ ਮਹਾਰਾਜ ਨੇ ਬਚਨ ਕਹੇ ਹੈ, ਚੌਂਕੜਾ ਮਾਰ ਕੇ ਮਹਾਰਾਜ ਕੋਲ ਹੀ ਬੈਠਾ ਰਿਹਾ। ਇਹ ਜਿਹੜਾ ਬੁੜਾ ਹੈ ਬ੍ਰਹਮ ਗਿਆਨੀ ਬਣਿਆ ਬੈਠਾ, ਘਰ ਵੱਲ ਗਿਆ ਹੀ ਨਹੀਂ ਹੈ। ਖੋਜਤ ਮਾਤ ਪਿਤਾ ਤੇ ਸਕੇਰੇ, ਉਧਰ ਜਿਹੜੇ ਮਾਤਾ ਪਿਤਾ ਹੈ, ਜਦੋਂ ਦੇਖਿਆ ਵੀ ਸਾਡਾ ਬੱਚਾ ਤੜਕੇ ਕਿੱਧਰ ਨੂੰ ਨਿਕਲ ਗਿਆ, ਉਹ ਲੱਭਦੇ ਫਿਰਦੇ ਹਨ। ਚੱਲ ਆਏ ਸ੍ਰੀ ਨਾਨਕ ਡੇਰੇ, ਕਿਸੇ ਨੇ ਦੱਸ ਦਿੱਤਾ ਅੱਗੇ ਤੋਂ ਅੱਗੇ ਵੀ ਤੁਹਾਡਾ ਜਿਹੜਾ ਬੱਚਾ ਸੀ ਇੱਧਰ ਕਰਤਾਰਪੁਰ ਸਾਹਿਬ ਵੱਲ ਨੂੰ ਜਾਂਦਾ, ਅਸਾਂ ਨੇ ਦੇਖਿਆ। ਇਸ ਤਰ੍ਹਾਂ ਕਰਤਾਰਪੁਰ ਸਾਹਿਬ ਚੱਲ ਕੇ ਆ ਗਏ ਇਹਦੇ ਮਾਤਾ ਪਿਤਾ। ਦੇਖਿਓ ਨਿਜ ਬਾਲਕ ਕੋ ਜਬ ਹੀ, ਕਹਿੰਦੇ ਆਪਣਾ ਬੱਚਾ ਜਿਹੜਾ ਬੂੜਾ ਇਹਨਾਂ ਨੇ ਦੇਖਿਆ ਹੈ। ਗੁਰ ਬੈਨਨ ਤੇ ਭਾਵ੍ਰਿਦ ਤਬ ਹੀ, ਗੁਰੂ ਮਹਾਰਾਜ ਦੇ ਬਚਨਾਂ ਕਰਕੇ ਕਹਿੰਦੇ ਇਹਨਾਂ ਨੂੰ ਮਾਂ ਪਿਓ ਨੂੰ ਐਂ ਦੱਸਿਆ ਵੀ ਇਹ ਤਾਂ ਬੁੱਢਾ ਜਿਹਾ ਹੋ ਗਿਆ। ਇਸ ਪ੍ਰਕਾਰ ਸੋ ਦੇਖ ਸਿਧਾਰੇ, ਇਸ ਤਰ੍ਹਾਂ ਆਪਣਾ ਬੱਚਾ ਬੁੱਢਾ ਜਿਹਾ ਬਣਿਆ ਦੇਖ ਕੇ ਫਿਰ ਚਲੇ ਗਏ ਦੇ ਮਾਂ ਪਿਓ। ਰਹੇ ਉਸ ਬੂੜਾ ਸ੍ਰੀ ਪ੍ਰਭ ਦੁਆਰੇ, ਇਸ ਤਰ੍ਹਾਂ ਜਿਹੜਾ ਬੂੜਾ ਨਾਮ ਦਾ ਬੱਚਾ ਹੈ, ਫਿਰ ਪੱਕੇ ਤੌਰ ਤੇ ਗੁਰੂ ਮਹਾਰਾਜ ਦੇ ਦਰਬਾਰ ਵਿੱਚ ਹੀ ਮਹਾਰਾਜ ਦੇ ਅਸਥਾਨ ਤੇ ਰਹਿਣ ਲੱਗ ਪਿਆ। ਪਦ ਪੰਕਜ ਸੇਵਹ ਧਰ ਪਾਉ, ਬਹੁਤ ਹੀ ਪ੍ਰੇਮ ਪਿਆਰ ਧਾਰ ਕੇ ਮਹਾਰਾਜ ਦੇ ਚਰਨਾਂ ਕੌਲਾਂ ਦੀ ਸੇਵਾ ਭਗਤੀ ਇਹ ਕਰਦਾ ਹੈ। ਪਿਛੇ ਬਾਸ਼ਨਾ ਫੁਰਤਨ ਕਾਉ, ਇੰਨੀ ਉੱਚੀ ਅਵਸਥਾ ਹੋ ਗਈ ਹੈ, ਵਿਸ਼ਿਆਂ ਦੀਆਂ ਬਾਸ਼ਨਾ ਮਨ ਦੇ ਵਿੱਚ ਕੋਈ ਸਫੁਰ ਨਹੀਂ ਹੁੰਦੀਆਂ। ਮਨ ਥਿਤ ਕਰ ਸਤ ਸੰਗ ਸਮਾਵਾ, ਮਨ ਨੂੰ ਟਿਕਾ ਕਰਕੇ ਗੁਰੂ ਨਾਨਕ ਦੀ ਸਤਸੰਗਤ ਵਿੱਚ ਇਹ ਸਮਾ ਗਿਆ, ਲੀਨ ਹੋ ਗਿਆ। ਹੁਣ ਜਬ ਕੇਤਿਕ ਸਮਾਂ ਬਿਤਾਵਾ, ਜਦੋਂ ਬਾਬਾ ਬੁੱਢਾ ਸਾਹਿਬ ਨੂੰ ਗੁਰੂ ਮਹਾਰਾਜ ਦੀ ਹਜ਼ੂਰੀ ਰਹਿੰਦੇ ਆ ਕੁਝ ਕੁ ਸਮਾਂ ਲੰਘਿਆ ਹੈ। ਸੁਣੀਏ ਸ੍ਰੀ ਅੰਗਦ ਇਤਿਹਾਸਾ, ਭਾਈ ਬਾਲਾ ਜੀ ਕਹਿੰਦੇ ਹੇ ਗੁਰੂ ਅੰਗਦ ਸਾਹਿਬ ਜੀ, ਹੁਣ ਅਗਲਾ ਇਤਿਹਾਸ ਸੁਣ ਲਈਏ। ਮੈਂ ਇੱਕ ਦਿਵਸ ਸੁਲੱਖਣੀ ਪਾਸਾ, ਇੱਕ ਦਿਨ ਜੋ ਗੁਰੂ ਨਾਨਕ ਸਾਹਿਬ ਦੀ ਸੁਪਤਨੀ ਸੁਲੱਖਣੀ ਉਹਦੇ ਕੋਲ ਕਿਤੇ ਚਲਾ ਗਿਆ ਸੀ। ਸਹਿਜ ਸੁਭਾਏ ਸੋ ਬੈਠਿਓ ਜਾਈ, ਸੁਤੇ ਸੁਭਾਅ ਗੁਰੂ ਨਾਨਕ ਸਾਹਿਬ ਦੀ ਸੁਲੱਖਣੀ ਪਤਨੀ ਕੋਲ ਜਾ ਬੈਠਾ। ਇਹ ਬਿਦ ਮੁਝ ਕੋ ਗਿਰਾ ਅਲਾਈ, ਇਸ ਤਰ੍ਹਾਂ ਗੁਰੂ ਕੀ ਸੁਪਤਨੀ ਨੇ ਮੈਂ ਬਾਲੇ ਨੂੰ ਬਚਨ ਕਿਹਾ। ਉਸਨੇ ਦੋਹਰਾ ਟਿਕਨ ਦੇ ਹੋ ਅਬ ਤਪੇ ਕੋ, ਇਹ ਭਾਈ ਬਾਲਾ ਜਿਹੜਾ ਮੇਰਾ ਪਤੀ ਹੈ ਤਪਾ, ਉਹਨੂੰ ਹੁਣ ਤੂੰ ਇੱਥੇ ਟਿਕਿਆ ਰਹਿਣ ਦੇ। ਵਿਚਰਨ ਕੀਨ ਵਿਸਾਲ, ਤੈਨੂੰ ਨਾਲ ਲੈ ਕੇ ਬਹੁਤ ਉਹਨਾਂ ਨੇ ਫਿਰਨਾ ਤੁਰਨਾ ਕੀਤਾ ਹੈ। ਦੇਸ਼ ਵਿਦੇਸ਼ਨ ਕੇ ਬਿਖੈ, ਦੇਸ਼ਾਂ ਵਿੱਚ ਪ੍ਰਦੇਸ਼ਾਂ ਵਿੱਚ ਵੀ ਰਹਿਓ ਸੰਗ ਚਿਰਕਾਲ, ਭਾਈ ਬਾਲਾ ਉਮਰ ਵਿੱਚ ਵੱਡਾ ਇਹਨਾਂ ਦੇ ਨਾਲ ਬਹੁਤ ਸਮਾਂ ਰਿਹਾ ਹੈ। ਚੌਪਈ ਲੈ ਤੁਝ ਕੋ ਨਿਜ ਸੰਗ ਸੁਧਾਰ, ਮੇਰੇ ਪਤੀ ਗੁਰੂ ਨਾਨਕ ਇਕੱਲੇ ਤਾਂ ਜਾਂਦੇ ਨਹੀਂ ਹੈ, ਕਹਿੰਦੇ ਜਦੋਂ ਵੀ ਜਾਂਦੇ ਤੈਨੂੰ ਨਾਲ ਲੈ ਕੇ ਜਾਂਦੇ ਹਨ। ਬਾਹਰ ਕਾਲ ਵਿਸਾਲ ਗੁਜ਼ਾਰੈ, ਮੇਰੇ ਇਸ ਤਰ੍ਹਾਂ ਬਾਹਰ ਜਾ ਕੇ ਬਹੁਤਾ ਬਹੁਤਾ ਸਮਾਂ ਲੰਘਾ ਦਿੰਦੇ ਆ, ਬਾਰਾਂ ਬਾਰਾਂ ਸਾਲ ਘਰੇ ਨਹੀਂ ਇਹ ਵੜਦੇ। ਹਮਰੇ ਪਾਸ ਰਹਿਣ ਦੇ ਹੋ ਅਬ ਹੀ, ਇਸ ਕਰਕੇ ਭਾਈ ਬਾਲਾ ਤੂੰ ਹੁਣ ਗੁਰੂ ਨਾਨਕ ਸਾਹਿਬ ਮੇਰੇ ਪਤੀ ਨੂੰ ਇੱਥੇ ਮੇਰੇ ਕੋਲ ਰਹਿਣ ਦੇ, ਇੱਥੇ ਹੀ ਟਿਕਣ ਰਹੇ ਰਹਿਣ। ਤੁਝ ਬਿਨ ਜਾਏ ਵਹਿਰ ਨਹਿ ਕਬ ਹੀ, ਕਿਉਂਕਿ ਤੈਥੋਂ ਤੂੰ ਬਗੈਰ ਤਾਂ ਕਿਤੇ ਆਸੇ ਪਾਸੇ ਬਿਲਕੁਲ ਗੁਰੂ ਨਾਨਕ ਸਾਹਿਬ ਮੇਰੇ ਮਾਲਕ ਜਾਂਦੇ ਹੀ ਨਹੀਂ ਹੈ। ਮੈਂ ਸੁਣ ਕੇ ਮਨ ਮਾਹੇ ਵਿਚਾਰ। ਭਾਈ ਬਾਲਾ ਜੀ ਕਹਿੰਦੇ, ਹੇ ਗੁਰੂ ਅੰਗਦ ਸਾਹਿਬ, ਸੁਲੱਖਣੀ ਦੇ ਬਚਨ ਸੁਣ ਕੇ ਮੈਂ ਆਪਣੇ ਮਨ ਵਿੱਚ ਸੋਚਿਆ ਵਿਚਾਰਿਆ, ਨਿਜ ਹਿਤ ਇਨ ਬਚ ਸਾਚ ਉਚਾਰ। ਗੁਰੂ ਕੀ ਸੁਪਤਨੀ ਨੇ ਆਪਣੇ ਵਾਸਤੇ ਬਿਲਕੁਲ ਸੱਚੋ ਸੱਚ ਬਚਨ ਕਿਹਾ ਹੈ। ਚਿਰੰ ਕਾਲ ਲਗ ਕੀਨ ਉਦਾਸੀ। ਇਹ ਠੀਕ ਕਹਿੰਦੀ ਹੈ ਵੀ ਮਹਾਰਾਜ ਨੇ ਬਹੁਤ ਸਮੇਂ ਤੱਕ ਉਪਰਾਮਤਾ ਧਾਰੀ ਰੱਖੀ ਹੈ, ਬਾਰਾਂ ਬਾਰਾਂ ਸਾਲ ਬੜਦੇ ਨਹੀਂ ਰਹੇ ਕਰੇ। ਅਬ ਇਉਂ ਉਚਿਤ ਰਹੇ ਇਨ ਪਾਸੀ। ਹੁਣ ਤਾਂ ਜੋ ਗੱਲ ਇਹੀ ਹੈ ਵੀ ਆਪਣੇ ਪਰਿਵਾਰ ਦੇ ਕੋਲ, ਆਪਣੇ ਪਤਨੀ ਕੋਲ ਹੀ ਮਹਾਰਾਜ ਟਿਕੇ ਰਹਿਣ। ਮਨ ਬਚਨ ਮੈਂ ਪ੍ਰਭ ਢਿੱਗ ਆਵਾ। ਹਾਂ, ਸੁਪਤਨੀ ਦਾ ਬਚਨ ਮੈਂ ਮੰਨ ਕੇ ਵੀ ਮੈਂ ਮਹਾਰਾਜ ਨੂੰ ਬਿਲਕੁਲ ਨਹੀਂ ਲੈ ਕੇ ਜਾਵਾਂਗਾ ਕਿਸੇ ਕੋਲ, ਫਿਰ ਮੈਂ ਮਹਾਰਾਜ ਦੇ ਕੋਲ ਚੱਲ ਕੇ ਆ ਗਿਆ। ਹੱਥ ਜੋੜ ਕੇ ਤਬੈ ਅਲਾਵਾ। ਹੱਥ ਜੋੜ ਕੇ ਗੁਰੂ ਨਾਨਕ ਸਾਹਿਬ ਜੀ ਨੂੰ ਮੈਂ ਬਚਨ ਕਿਹਾ। ਕਿਸੇ ਵਿਸਾਵਹੁ ਨਿਜ ਪਛਾਤੀ। ਮਹਾਰਾਜ ਜਦੋਂ ਸੱਚਖੰਡ ਗਮਨ ਕਰਨ ਲੱਗੇ, ਆਪ ਤੋਂ ਬਾਅਦ ਵਿੱਚ ਕਿਸ ਨੂੰ ਆਪਣੇ ਸਥਾਨ ਤੇ ਬਿਠਾਵੋਗੇ ਜੀ? ਗੁਰਤਾ ਦੇਹੋ ਕਰਹੋ ਬਖਿਆਤੀ। ਗੁਰਤਾ ਗੱਦੀ ਤਾਂ ਦਖਲ ਦੇ ਕੇ ਕਿਹਨੂੰ ਆਪ ਤੋਂ ਵੱਧ ਤੁਸੀਂ ਦੁਨੀਆਂ ਵਿੱਚ ਪ੍ਰਗਟ ਪ੍ਰਤੱਖ ਕਰੋਗੇ ਜੀ? ਸ੍ਰੀ ਚੰਦ ਕੈ ਲਖਵੀ ਦਾਸ। ਰਾਏ ਖੋਲ ਕੇ ਮੈਨੂੰ ਦੱਸ ਦਿਓ, ਆਪ ਜੀ ਤੋਂ ਬਾਅਦ ਆਪ ਜੀ ਦਾ ਵੱਡਾ ਸੁਰੂ ਪੁੱਤਰ ਸ੍ਰੀ ਚੰਦ ਹੋਊਗਾ ਅਥਵਾ ਛੋਟਾ ਪੁੱਤਰ ਲਖਮੀ ਦਾਸ ਹੋਵੇਗਾ ਸਭ ਕੁਛ ਦਾ ਮਾਲਕ? ਕਿਦਾਂ ਅਪਰ ਕੋ ਹੈ ਸੁਖ ਰਾਸ। ਜਾਂ ਮਹਾਰਾਜ ਦੋਹਾਂ ਤੋਂ ਬਗੈਰ ਕੋਈ ਹੋਰ ਹੋਊਗਾ ਆਪ ਜੀ ਗੁਰਤਾ ਗੱਦੀ ਦਾ ਮਾਲਕ? ਹੈ ਸੁਖਾਂ ਦੇ ਖਜ਼ਾਨਾ ਰੂਹ ਸਤਿਗੁਰੂ, ਮੈਨੂੰ ਆਪ ਕਿਰਪਾ ਕਰਕੇ ਪਹਿਲਾਂ ਹੀ ਦੱਸ ਦਿਓ ਅੱਜ। ਸ੍ਰੀ ਮੁਖ ਤੇ ਮੁਝ ਦੇ ਹੋ ਬਤਾਈ। ਇਹ ਗੁਰੂ ਨਾਨਕ ਸਾਹਿਬ ਜਿਸਨੇ ਗੁਰਤਾ ਗੱਦੀ ਤੇ ਬੈਠਣਾ, ਮੈਨੂੰ ਪਹਿਲਾਂ ਅੱਜ ਹੀ ਦੱਸ ਦੇਵੋ ਜੀ। ਜੋ ਭਾਵ ਹੈ ਸਭ ਜਗ ਗੁਰਿਆਈ। ਸਾਰੇ ਸੰਸਾਰ ਦੀ ਗੁਰਿਆਈ ਗੱਦੀ ਦੀ ਵਡਿਆਈ ਪਾਵੇਗਾ। ਕਹਿਤ ਭਏ ਹਮਰੇ ਪਛਾਤੀ। ਇਹ ਗੁਰੂ ਅੰਗਦ ਸਾਹਿਬ ਮੈਥੋਂ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਕਿ ਭਾਈ ਬਾਲਾ, ਸਭ ਤੋਂ ਬਾਅਦ ਵਿੱਚ ਤ੍ਰਿਹਣ ਗੋਤ ਛਤਰੀ ਜਿਹ ਜਾਤੀ। ਇਸਨੇ ਕਹਿੰਦੇ ਗੁਰਤਾ ਗੱਦੀ ਦੇ ਤਖ਼ਤ ਤੇ ਬੈਠਣਾ, ਉਹਦੀ ਛਤਰੀ ਜਾਤ ਹੋਊਗੀ, ਤੇਣਾ ਦੀ ਕੁਲ ਦੇ ਵਿੱਚੋਂ ਗੋਲ ਤੇਣਾ ਦਾ ਕੁਲ ਹੋਵੇਗਾ। ਪ੍ਰਥਮੇ ਲਹਿਣਾ ਤਾਂ ਕੋ ਨਾਮ। ਉਹ ਸਭ ਤੋਂ ਪਹਿਲਾਂ ਉਹਨਾਂ ਦਾ ਜਿਹੜਾ ਨਾਮ ਹੈ ਉਹ ਲਹਿਣਾ ਜੀ ਕਰਕੇ ਹੋਏਗਾ, ਮਾਤਾ ਪਿਤਾ ਦਾ ਨਾਮ ਲਹਿਣਾ ਜੀ ਰੱਖਿਆ ਹੋਵੇਗਾ। ਹੁਣ ਅੰਗਦ ਹੋਇਆ ਹੈ ਅਬਿਰਾਮ। ਫਿਰ ਵੀ ਭਾਈ ਬਾਲਾ ਜਦੋਂ ਸਾਡੇ ਕੋਲ ਆ ਗਏ ਤੇ ਸਾਡੇ ਕੋਲ ਸੇਵਾ ਕਰਨ ਲੱਗ ਪਏ, ਸਾਰੇ ਅੰਗ ਸੰਗ ਲਾ ਕੇ ਉਹਨਾਂ ਨਾਮ ਸ੍ਰੀ ਅੰਗਦ ਸਾਹਿਬ ਜੀ ਕਰਕੇ ਪ੍ਰਸਿੱਧ ਹੋ ਜਾਏ। ਆਪਣੋ ਸੋ ਸਰੂਪ ਮੈਂ ਧਾਰ। ਇਹ ਭਾਈ ਬਾਲਾ ਜੀ, ਇਸ ਤਰ੍ਹਾਂ ਜੋ ਲੈਣਾ ਹੈ ਉਹ ਅੰਗਦ ਰੂਪ ਹੋਏ ਗੰਗਾ ਨਾਲ, ਕਿਉਂ ਆਪਣਾ ਸਰੂਪ ਮੈਂ ਗੁਰੂ ਅੰਗਦ ਸਾਹਿਬ ਜੀ ਦਾ ਧਾਰਨ ਕਰ ਲਵਾਂ। ਭਗਤ ਭਾਵਨਾ ਭਲੀ ਬਿਥਾਰ। ਕਹਿੰਦੇ ਦੂਜੇ ਸਰੂਪ ਦੇ ਵਿੱਚ ਹੋ ਕੇ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਹੈ, ਸ਼ਰਧਾ ਨਾਲ ਭਗਤੀ ਕਰਨੀ, ਉਹ ਚੰਗੀ ਤਰ੍ਹਾਂ ਫੈਲਾਵਾਂਗੇ ਉਹਨਾਂ ਰਾਹੀਂ। ਭੇਦ ਨ ਲਖ ਸਕਹੀ ਕੋ ਜੈਸਾ। ਭਾਈ ਬਾਲਾ ਸੱਚ ਦੱਸਦੇ ਆ ਵੀ ਸਾਡੇ ਵਿੱਚ ਤੇ ਗੁਰੂ ਅੰਗਦ ਸਾਹਿਬ ਦੇ ਵਿੱਚ ਕੋਈ ਭੇਦ ਨਹੀਂ ਜਾਣ ਸਕੇਗਾ ਵੀ ਗੁਰੂ ਨਾਨਕ ਸਾਹਿਬ ਕੀ ਹੈ ਤੇ ਗੁਰੂ ਅੰਗਦ ਸਾਹਿਬ ਕੌਣ ਹੈ। ਦੂਸਰ ਵੇਖ ਧਰਵੋ ਮੈਂ ਐਸਾ। ਦੂਸਰਾ ਜਿਹੜਾ ਸਰੂਪ ਇਹੋ ਜਿਹਾ ਅਸੀਂ ਧਾਰਾਂਗੇ ਕੋਈ ਜਾਣ ਨਹੀਂ ਸਕੇਗਾ। ਜੋ ਤੂੰ ਹਾਜ਼ੁਰ ਸਹਿ ਸਹਿ ਕਾਇਆ ਫਿਰ ਪਲਟੀਆ, ਜਿਵੇਂ ਉਹ ਸੱਤਾ ਬਲਵੰਡ ਨੇ ਕਿਹਾ ਯਥਾਰਥ ਕਿਹਾ ਹੈ। ਇਉਂ ਸੁਣ ਕੇ ਮੈਂ ਦੁਆਕਾਰ ਬੰਦੇ। ਇਹ ਗੁਰੂ ਅੰਗਦ ਸਾਹਿਬ ਜੀ ਮਹਾਰਾਜ, ਇਉਂ ਸੁਣ ਕੇ ਆਪ ਜੀ ਦੇ ਸੰਬੰਧ ਵਿੱਚ ਵੀ ਤੁਹਾਨੂੰ ਗੁਰਤੀ ਗੱਦੀ ਮਿਲੂਗੀ, ਮੈਂ ਦੋਵੇਂ ਹੱਥ ਜੋੜੇ ਸੀ ਮਹਾਰਾਜ ਅੱਗੇ। ਬੰਧਨ ਕੀਨ ਚਰਨ ਅਰਬਿੰਦੇ। ਉਹਨਾਂ ਨੇ ਚਰਨਾ ਕਮਲਾਂ ਤੇ ਨਮਸਕਾਰ ਕੀਤੀ ਸੀ। ਪ੍ਰਭ ਜੀ ਅਬ ਮੁਝ ਦੇ ਹੋਰ ਜਾਈ। ਇਸ ਕਰਕੇ ਫਿਰ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਕਿਹਾ ਕਿ ਹੇ ਪਰਮੇਸ਼ਰ ਮੇਰੇ ਮਾਲਕ, ਮੈਨੂੰ ਹੁਣ ਰਾਏ ਭੋਏ ਤਲਵੰਡੀ ਜਾਣ ਦੀ ਇਜਾਜ਼ਤ ਆਗਿਆ ਦੇ ਦੇਵੋ। ਤਲਵੰਡੀ ਮੈਂ ਰਹਿ ਹਾਂ ਜਾਈ, ਕਿਉਂਕਿ ਤੁਸੀਂ ਤਾਂ ਮਾਰਾ ਹਾਂ ਕਰਤਾਰਪੁਰ ਸਾਹਿਬ ਵਿੱਚ ਪੱਤੇ ਟੇਗੇ ਅਤੇ ਮੈਂ ਆਪਣੇ ਜਨਮ ਨਗਰ ਰਾਏ ਭੋਏ ਦੀ ਤਲਵੰਡੀ ਵਿੱਚ ਜਾ ਰਹਾਂਗਾ। ਬਹੁਰ ਕਿਰਪਾ ਕਰ ਮੇਲਾ ਜਬ ਹੀ, ਫਿਰ ਮਹਾਰਾਜ ਜਦੋਂ ਕਿਰਪਾ ਕਰਕੇ ਮੈਨੂੰ ਆਪਣੇ ਨਾਲ ਮੇਲੋ ਜੁਲੋਂਗੇ, ਦਰਸ਼ਨ ਪ੍ਰਾਪਤ ਹੋਇਆ ਹੈ ਤਬ ਹੀ। ਜਦੋਂ ਮਹਾਰਾਜ ਆਪ ਜੀ ਦੇ ਜਿਹੜੇ ਦਰਸ਼ਨ ਪਰਸ਼ਨ ਵੀ ਪ੍ਰਾਪਤ ਹੋ ਜਾਣ, ਦਰਸ਼ਨ ਵੀ ਹੋ ਜਾਣਗੇ, ਚਰਨਾਂ ਨੂੰ ਵੀ ਛੋਣਾ ਹੋ ਜਾਏ। ਦਾਸ ਜਾਨ ਚਿਤ ਚੇਤਾ ਕਰੀਏ, ਉਹ ਮਹਾਰਾਜ ਮੈਂ ਆਪ ਜੀ ਦਾ ਸਿੱਖ ਸੇਵਕ ਹੈ, ਆਪਣਾ ਜਾਣ ਕੇ ਮੈਨੂੰ ਯਾਦ ਰੱਖਣਾ ਜੀ। ਭੁੱਲ ਕਹਿਓ ਕਛ ਹਿਰਦੈ ਨ ਧਰੀਏ, ਮਹਾਰਾਜ ਜਿਹੜਾ ਕੋਈ ਭੁੱਲ ਗਲਤੀ ਕਰਕੇ ਮੈਂ ਆਪ ਜੀ ਨੂੰ ਕੋਈ ਐਸਾ ਬਚਨ ਕਹਿ ਦੱਸਿਆ ਉਹਨੂੰ ਮਹਾਰਾਜ ਯਾਦ ਰੱਖੀਏ, ਮਾਫ ਕਰ ਦਈਏ। ਸੁਣ ਕੇ ਸ੍ਰੀ ਗੁਰ ਬਚਨ ਉਚਾਰੇ, ਇਉਂ ਮਹਾਰਾਜ ਨੇ ਸੁਣ ਕੇ ਹੀ ਗੁਰੂ ਅੰਗਦ ਸਾਹਿਬ ਜੀ ਮੈਨੂੰ ਸਤਿਗੁਰਾਂ ਨੇ ਬਚਨ ਕਹੇ ਸੀ। ਤੂੰ ਹਮਸੇ ਨਿਤ ਮਿਲਿਓ ਪਿਆਰੇ, ਕਹਿਣ ਲੱਗੇ ਪਿਆਰੇ ਭਾਈ ਬਾਲਾ ਤੂੰ ਤਾਂ ਸਾਡੇ ਨਾਲ ਸਦਾ ਲਈ ਮਿਲਿਆ ਜੁਲਿਆ ਹੈ, ਸੰਗੀ ਲੋਕ ਪ੍ਰਲੋਕ ਮਝਾਰੀ, ਇੱਥੋਂ ਦਾ ਸੰਗੀ ਸਾਥੀ ਥੋੜੋ ਹੈ, ਇੱਥੇ ਦਾ ਵੀ ਤੇ ਪ੍ਰਲੋਕ ਸੱਚਖੰਡ ਦਾ ਵੀ ਤੂੰ ਸਾਡਾ ਸੰਗੀ ਸਾਥੀ ਹੈ। ਕਰਤਿਓ ਹਮਰੇ ਨਿਤ ਅਨਸਾਰੀ, ਕਿਉਂਕਿ ਤੂੰ ਸਾਡੇ ਹਮੇਸ਼ਾ ਅਨਸਾਰ ਹੋ ਕੇ ਕਰਦਾ ਰਿਹਾ, ਸਾਡੀ ਆਗਿਆ ਵੀ ਚੱਲਦਾ ਰਿਹਾ, ਜਾਂ ਦੂਜਾ ਪਾਠ ਵਰਤਿਓ ਵੀ ਆ ਵੀ ਸਾਡੀ ਆਗਿਆ ਵਿੱਚ ਤੂੰ ਵਰਤਦਾ ਰਿਹਾ, ਸਾਡੇ ਅਨੁਸਾਰ ਚੱਲਦਾ ਰਿਹਾ ਹੈ। ਤਨ ਮਿਲਿਓ ਪੁੰਨ ਵਿਛੜਨ ਹੋਈ, ਬਾਕੀ ਬਈ ਭਾਈ ਬਾਲਾ ਸਰੀਰ ਮਿਲਿਆ ਹੋਇਆ, ਸ੍ਰੀ ਨਾ ਕਰਕੇ ਇੱਕ ਦਿਨ ਵਿਛੋੜਾ ਹੋਣਾ ਹੀ ਹੋਣਾ। ਜਿਨ ਮਨ ਮਿਲੇ ਨਾ ਵਿਛੜੇ ਕੋਈ, ਇਹ ਸਿਆਣਿਆਂ ਦਾ ਕਹਿਣਾ ਵੀ ਜਿਨ੍ਹਾਂ ਦੇ ਆਪੋ ਵਿੱਚ ਹੀ ਮਨ ਮਿਲੇ ਹੁੰਦੇ ਹੈ, ਮਨ ਕਰਕੇ ਫਿਰ ਜਿਹੜੇ ਮਿਲੇ ਹੋ ਉਹਨਾਂ ਦਾ ਵਿਛੋੜਾ ਨਹੀਂ ਹੁੰਦਾ ਹੈ। ਸਦਾ ਯਾਦ ਤੂੰ ਹਿਰਦੇ ਹਮਾਰੇ, ਕਰਕੇ ਭਾਈ ਬਾਲਾ ਤੂੰ ਸਾਡੇ ਹਿਰਦੇ ਵਿੱਚ ਹਮੇਸ਼ਾ ਜਾ ਰਹੇ। ਪਰਮ ਮੀਤ ਕਿਉਂ ਦੇਹੇ ਬਿਸਾਰੇ, ਸਭ ਤੋਂ ਸਾਡਾ ਵੱਡਾ ਮਿੱਤਰ ਹੈ, ਉਮਰ ਵਿੱਚ ਵੱਡਾ, ਤੈਨੂੰ ਭੁਲਾ ਸੀ ਕਿਵੇਂ ਭੁਲਾ ਦੇਵਾਂਗੇ। ਸੁਣ ਕੇ ਪਨ ਬੰਧਨ ਮੈਂ ਕੀਨੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਮੈਂ ਮਹਾਰਾਜ ਤੋਂ ਸੁਣ ਕੇ ਫਿਰ ਦੁਬਾਰਾ ਉੱਠ ਕੇ ਨਮਸਕਾਰ ਕੀਤੀ। ਗਮਨ ਕੀਨ ਜਬ ਆਏ ਸਦੀਨੇ, ਗੁਰੂ ਮਹਾਰਾਜ ਨੇ ਆਗਿਆ ਕਰ ਦਿੱਤੀ ਵੀ ਤੂੰ ਹੁਣ ਆਪਣੇ ਜਨਮ ਨਗਰ ਚਲਿਆ ਜਾ, ਮੈਂ ਮਹਾਰਾਜ ਉੱਠ ਕੇ ਫਿਰ ਚਾਲੇ ਮਾਰਤੇ ਆਪਣੇ ਜਨਮ ਨਗਰ ਨੂੰ। ਰਹਿਣ ਦਿਵਸ ਤਿੰਨ ਮੂਰਤ ਧਿਆਨ, ਘਰ ਦੇ ਵਿੱਚ ਆ ਕੇ ਰਾਤ ਦਿਨ ਉਹਨਾਂ ਦੇ ਸਰੂਪ ਦਾ ਜਿਹੜਾ ਧਿਆਨ ਹੈ, ਕਰੋ ਹਿਰਦੇ ਹੋਇ ਆਨੰਦ ਮਹਾਨਾ, ਹਮੇਸ਼ਾ ਉਹ ਧਿਆਨ ਕਰਦਾ, ਹਿਰਦੇ ਵਿੱਚ ਬੜਾ ਮੈਨੂੰ ਆਨੰਦ ਹੁੰਦਾ। ਸ੍ਰੀ ਅੰਗਦ ਸੁਨ ਪਰਮ ਵਡੇਰੇ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਆ ਮਹਾਨ ਬਹੁਤ ਵੱਡੇ ਓ, ਸੁਣੋ ਜੀ, ਹੁਤੀ ਜਿਤਕ ਹਿਰਦੇ ਸੁਧ ਮੇਰੇ, ਜਿੰਨੀ ਕੁ ਗੁਰੂ ਨਾਨਕ ਸਾਹਿਬ ਦੀ ਕਥਾ ਦੀ ਮੇਰੇ ਹਿਰਦੇ ਵਿੱਚ ਖਬਰ ਸੀ, ਸੁਧ ਸੀ, ਗਿਆਨ ਸੀ ਮਹਾਰਾਜ, ਦਿੱਤੀ ਕਥਾ ਇਹੋ ਦੀਨ ਸੁਣਾਈ, ਸਾਰੀ ਦੀ ਸਾਰੀ ਜਿਹੜੀ ਕਥਾ ਮੈਂ ਮਹਾਰਾਜ ਤੁਹਾਨੂੰ ਇਸ ਤੁਹਾਡੀ ਆਗਿਆ ਹੋਣ ਕਰਕੇ ਸੁਣਾ ਦਿੱਤੀ। ਰਾਵਰ ਕੀ ਮੈਂ ਪਾਏ ਰਜਾਈ, ਆਪ ਜੀ ਦੀ ਆਗਿਆ ਪਾ ਕੇ ਤੁਸੀਂ ਕਿਹਾ ਸੀ ਭਾਈ ਬਾਲਾ ਤੂੰ ਗੁਰੂ ਨਾਨਕ ਸਾਹਿਬ ਦੇ ਨਾਲ ਰਿਹਾ ਹੈ, ਜੋ ਕੌਤਕ ਮਾਰਾ ਕਰਦੇ ਰਹੇ ਜਿਵੇਂ ਤਾਰਦੇ ਹੋ ਸਾਨੂੰ ਸੁਣਾ ਕਥਾ, ਮਹਾਰਾ ਮੈਂ ਸੁਣਾ ਦਿੱਤੀ ਹੈ ਤੁਹਾਨੂੰ। ਤਲਵੰਡੀ ਮਹਿ ਰਹਿਓ ਬਹੋਰੀ, ਹੇ ਗੁਰੂ ਅੰਗਦ ਸਾਹਿਬ ਜੀ ਇਸ ਤਰ੍ਹਾਂ ਮੈਂ ਤਾਂ ਫਿਰ ਕਰਤਾਰਪੁਰ ਸਾਹਿਬ ਤੋਂ ਅੱਗਾ ਲੈ ਕੇ ਮੁੜ ਕੇ ਰਾਏ ਭੋਏ ਤਲਵੰਡੀ ਵਿੱਚ ਹੀ ਟਿਕਿਆ ਰਿਹਾ ਸੀ। ਧਿਆਨ ਕਰੋ ਬੰਦੋ ਤੇ ਹਠੌਰੀ, ਉਸ ਜਗ੍ਹਾ ਹੀ ਮਹਾਰਾਜ ਦਾ ਬੈਠ ਕੇ ਧਿਆਨ ਕਰਦਾ ਤੇ ਧਿਆਨ ਦੁਆਰਾ ਉੱਥੇ ਹੀ ਮਹਾਰਾਜ ਨੂੰ ਰੋਜ਼ ਦੀ ਰੋਜ਼ ਮੱਥਾ ਟੇਕ ਦਿੰਦਾ। ਜਬ ਮੈਂ ਸੁਣਿਓ ਦੁਤੀਏ ਕੀ ਇਹ ਬੇਖਾ, ਹੇ ਗੁਰੂ ਅੰਗਦ ਸਾਹਿਬ ਮਹਾਰਾਜ ਜਦੋਂ ਮੈਂ ਸੁਣਿਆ ਨਾ ਵੀ ਗੁਰੂ ਨਾਨਕ ਸਾਹਿਬ ਨੇ ਤਾਂ ਹੁਣ ਦੂਸਰਾ ਸਰੂਪ ਧਾਰਨ ਕਰ ਲਿਆ ਹੈ, ਦਰਸ ਹੇਤ ਭੀ ਚਾਹੇ ਵਿਸੇਖਾ, ਦੂਸਰੇ ਸਰੂਪ ਦੇ ਦਰਸ਼ਨ ਕਰਨ ਵਾਸਤੇ ਮੈਂ ਭਾਈ ਬਾਲਾ ਨੂੰ ਬੜੀ ਚਾਹਨਾ ਉੱਠੀ। ਤਤ ਛਿਨ ਤੁਮਰੇ ਆਏ ਸਮੀਪਾ, ਮਹਾਰਾਜ ਬੜੀ ਛੇਤੀ ਮੈਂ ਤੁਹਾਡੇ ਕੋਲ ਖਡੂਰ ਸਾਹਿਬ ਆ ਪਹੁੰਚਿਆ। ਦਰਸੇ ਤੁਮ ਤੇਹਣ ਕੁਲ ਦੀਪਾ, ਮੈਂ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਸੀ ਤੇਹਣਾ ਦੇ ਕੁਲ ਦੇ ਦੀਵਾ ਪ੍ਰਕਾਸ਼ ਰੂਪ ਤੁਹਾਡੇ ਦਰਸ਼ਨ ਕਰ ਲਏ ਮੈਂ। ਸੋ ਸ੍ਰੀ ਨਾਨਕ ਹੋ ਤੁਮ ਉਹ ਇਸ ਕਰਕੇ ਗੁਰੂ ਅੰਗਦ ਸਾਹਿਬ ਮਹਾਰਾਜ ਤੁਸੀਂ ਉਹੀ ਗੁਰੂ ਨਾਨਕ ਸਾਹਿਬ ਹੋ। ਹੋਇ ਪ੍ਰਤੀਤ ਅਤਿਸ਼ੈ ਦ੍ਰਿੜ ਮੋਹੀ, ਮੇਰੇ ਹਿਰਦੇ ਵਿੱਚ ਤਾਂ ਪੱਕੀ ਪ੍ਰਤੀਤੀ, ਪੱਕਾ ਯਕੀਨ ਹੋ ਗਿਆ ਵੀ ਤੁਹਾਡੇ ਵਿੱਚ ਤੇ ਗੁਰੂ ਨਾਨਕ ਸਾਹਿਬ ਵਿੱਚ ਕੋਈ ਭੋਰਾ ਮਾਰਕ ਫਰਕ ਨਹੀਂ ਹੈ। ਆਪਣੀ ਕਥਾ ਆਪ ਲਿਖਵਾਈ, ਮਹਾਰਾਜ ਮੈਂ ਕਾਹਦੀ ਕਥਾ ਲਿਖਾਈ ਸੁਣਾਈ, ਇਹ ਤਾਂ ਤੁਹਾਡੀ ਆਪਣੀ ਕਥਾ ਸੀ, ਮੇਰੇ ਰਾਹੀਂ ਤੁਸੀਂ ਮਹਾਰਾਜ ਲਿਖ ਲਿਖਵਾ ਦਿੱਤੀ ਹੈ। ਦਾਸ ਜਾਨ ਮੁਝ ਦੀਨ ਵਡਾਈ, ਮੈਨੂੰ ਮਹਾਰਾਜ ਆਪਣਾ ਸੇਵਕ ਜਾਣ ਕੇ ਮੁਕਤ ਦੀ ਵਡਿਆਈ ਦੇ ਦਿੱਤੀ ਹੈ ਵੀ ਭਾਈ ਬਾਲਾ ਜੀ ਨੇ ਕਥਾ ਸੁਣਾਈ ਹੈ। ਸਭਿਦ ਅੰਤਰ ਜਾਮੀ ਜਾਨ ਹੋਇ ਤਾਂ ਮਹਾਰਾਜ ਗੁਰੂ ਅੰਗਦ ਸਾਹਿਬ ਤੁਸੀਂ ਅੰਦਰਨੀਆਂ ਜਾਣਨ ਵਾਲੇ ਹੋ, ਸਭ ਕੁਝ ਜਾਣਦੇ ਹੋ। ਤੀਨ ਕਾਲ ਕੀ ਬਾਤ ਬਖਾਨ ਹੋ, ਅੱਜ ਦੇ ਸਮੇਂ ਦੀ ਗੱਲ ਕੀ ਹੈ, ਤੁਸੀਂ ਤਾਂ ਪਿਛਲੇ ਸਮੇਂ ਦੀ, ਆਉਣ ਵਾਲੇ ਸਮੇਂ ਦੀ ਵੀ ਗੱਲਬਾਤ ਨੂੰ ਚੰਗੀ ਤਰ੍ਹਾਂ ਜਾਣਦੇ, ਪਛਾਣਦੇ, ਸਮਝਦੇ। ਸੁਣੀ ਕਥਾ ਸ੍ਰੀ ਅੰਗਦ ਜਬ ਹੀ, ਹਾਏ ਕਵੀ ਸੰਤੋਖ ਸਿੰਘ ਜੀ ਇੱਥੋਂ ਕਹਿੰਦੇ ਆ ਵੀ ਹੇ ਸਰੋਤਾ ਜਨੋ, ਜਦੋਂ ਗੁਰੂ ਅੰਗਦ ਸਾਹਿਬ ਜੀ ਨੇ ਭਾਈ ਬਾਲਾ ਰਾਹੀਂ ਗੁਰੂ ਨਾਨਕ ਸਾਹਿਬ ਦੀ ਸਾਰੀ ਕਥਾ ਸੁਣ ਲਈ, ਹਰਖਤ ਉਰਮੁਖ ਬੋਲੇ ਤਬ ਹੀ, ਹਿਰਦੇ ਵਿੱਚ ਖੁਸ਼ ਹੋ ਕੇ ਮੁਖੋਂ ਨੌ ਬਚਨ ਬੋਲੇ, ਸੁਣ ਬਾਲੇ ਗੁਰ ਸਮ ਤੁਮ ਹੋ। ਇਹ ਵੀ ਭਾਈ ਬਾਲਾ ਤੂੰ ਤਾਂ ਜਿਹੜੇ ਗੁਰੂ ਨਾਨਕ ਸਾਹਿਬ ਹੈ ਉਹਨਾਂ ਦਾ ਪ੍ਰੇ ਤੁਮ ਹੋ, ਤੂੰ ਉਹਨਾਂ ਦਾ ਬਹੁਤ ਪ੍ਰੇਮੀ ਪਿਆਰਾ ਹੈ। ਪ੍ਰੇ ਸ਼ਬਦ ਜਿਹੜਾ ਸ਼ੁੱਧ ਹੈ ਲਫ਼ਜ਼, ਗੁਰਸਮ ਤੁਮ ਹੋ ਬਰਾਬਰ ਸਮ ਨਹੀਂ ਹੈ, ਪ੍ਰੇ ਹੈ ਵੀ ਤੂੰ ਤਾਂ ਗੁਰੂ ਮਹਾਰਾਜ ਨੂੰ ਬਹੁਤ ਹੀ ਪ੍ਰੇਮ ਪਿਆਰਾ ਹੈ। ਧੰਨ ਧੰਨ ਪੁੰਨ ਧੰਨ ਜਨਮ ਹੋ, ਵੀ ਜਿਹੜਾ ਮਨੁੱਖ ਜਨਮ ਧਾਰਿਆ ਤੰਤਾ ਯੋਗ ਹੈ, ਪੁਨਾ ਤੰਤਾ ਯੋਗ ਹੈ। ਦੋਹਰਾ ਤੁਮਰੋ ਮੁਖ ਰਾਂਕਾ ਸ਼ਸ਼ੀ, ਭਾਈ ਬਾਲਾ ਤੇਰਾ ਜਿਹੜਾ ਮੁਖ ਹੈ ਤਾਂ ਪੂਰਨਮਾਸੀ ਦੇ ਚੰਦਰਮਾ ਵਰਗਾ ਹੈ। ਸੁਧਾ ਗਿਰਾ ਸਮ ਪਾਏ, ਇਸ ਤਰ੍ਹਾਂ ਕਹਿੰਦੇ ਹੋ ਤੁਮਰੋ ਤੁਮਰੋ ਮੁਖ ਰਾਂਕਾ ਸ਼ਸ਼ੀ, ਤੇਰਾ ਜਿਹੜਾ ਮੁਖ ਹੈ ਪੂਰਨਮਾਸੀ ਦੇ ਚੰਦਰਮਾ ਦੇ ਵਾਂਗ ਹੈ। ਸੁਧਾ ਗਿਰਾ ਸਮ ਪਾਏ, ਜਿਹੜੀ ਜਿਹੜੀ ਮੁਖ ਤੋਂ ਕਹਿੰਦੇ ਬਾਣੀ ਨਿਕਲੀਏ, ਕਥਾ ਨਿਕਲੀਏ, ਅੰਮ੍ਰਿਤ ਦੇ ਸਮਾਨ। ਸਿੱਖ ਬਿੰਦਾਰਿਕ ਪੀਵਈ, ਹਾਏ ਸਿੱਖਾਂ ਰੂਪੀ ਜਿਹੜੇ ਦੇਵਤੇ ਹੈ, ਤੇਰੀ ਜਿਹੜੀ ਕਥਾ ਰੂਪੀ ਹੈ ਅੰਮ੍ਰਿਤ ਹੈ, ਇਹਨੂੰ ਕਹਿੰਦੇ ਪੀਣਗੇ ਛਕਣਗੇ ਦੇਵਤੇ ਸਿੱਖ। ਨਿਤ ਪ੍ਰਤ ਨਹੀਂ ਅਗਾ, ਇਹ ਕਥਾ ਰੂਪੀ ਅੰਮ੍ਰਿਤ ਛਕਣਗੇ ਪੀਣਗੇ, ਕਦੇ ਵੀ ਰੱਜਣਗੇ ਨਹੀਂ। ਭਾਵੇਂ ਅੰਮ੍ਰਿਤ ਰੂਪ ਕਥਾ ਨੂੰ ਸੁਣ ਕੇ ਕਿਸੇ ਨੂੰ ਇਹ ਨਹੀਂ ਤ੍ਰਿਪਤੀ ਆਏਗੀ ਵੀ ਹੁਣ ਨਾ ਸੁਣੀਏ, ਕਹਿਣਗੇ ਵੀ ਹੋਰ ਸੁਣੀਏ ਗੁਰੂ ਨਾਨਕ ਦੀ ਕਥਾ, ਹੋਰ ਅੰਮ੍ਰਿਤ ਪੀਏ। ਚੌਪਈ ਇਸ ਕੀ ਮਹਿਮਾ ਕਹੀ ਨ ਜਾਏ, ਭਾਈ ਬਾਲਾ ਇਹ ਜਿਹੜੀ ਗੁਰੂ ਨਾਨਕ ਦੀ ਕਥਾ ਸੁਣਾਈ, ਇਹਦੀ ਤਾਂ ਮਹਿਮਾ ਬਿਆਨ ਹੀ ਨਹੀਂ ਕੀਤੀ ਜਾ ਸਕਦੀ। ਸੁਣ ਕੇ ਚਾਰ ਪਦਾਰਥ ਪਾਏ, ਜਿਹੜਾ ਗੁਰੂ ਨਾਨਕ ਦੀ ਕਥਾ ਸੁਣੂਗਾ ਉਹ ਚਾਰੇ ਪਦਾਰਥ ਪਾ ਲਵੇਗਾ ਘਰ ਬੈਠਾ ਬਿਠਾਇਆ। ਨਹੀਂ ਅਲੱਭ ਵਸਤ ਹੋਇ ਕੋਈ, ਜਿਹੜਾ ਗੁਰੂ ਨਾਨਕ ਦੀ ਕਥਾ ਸੁਣੂਗਾ ਉਹਨੂੰ ਕੋਈ ਐਸੀ ਵਸਤੂ ਜਿਹੜੀ ਨਾ ਲੱਭ ਸਕੇ। ਜੋ ਪਾਰਸ ਧਨ ਤੋਟ ਨ ਹੋਈ, ਭਾਈ ਬਾਲਾ ਘਰ ਦੇ ਵਿੱਚ ਪਾਰਸ ਹੋਵੇ ਉਹਨੂੰ ਘਰ ਦੇ ਵਿੱਚ ਧੰਦਾ ਫਿਰ ਟੋਟਾ ਘਾਟਾ ਨਹੀਂ ਹੁੰਦਾ ਹੈ। ਪਰ ਉਪਕਾਰ ਕੀਓ ਜਗ ਜਗ ਪਰ ਤੁਮ, ਤਾਂ ਭਾਈ ਬਾਲਾ ਤੂੰ ਗੁਰੂ ਨਾਨਕ ਦੀ ਕਥਾ ਕਰਕੇ ਸਾਰੇ ਸੰਸਾਰ ਉੱਪਰ ਬਹੁਤ ਵੱਡਾ ਪਰਉਪਕਾਰ ਕਰ ਦਿੱਤਾ। ਮਹਿਮਾ ਅਪਰ ਨਾ ਕੋਈ ਇਸਕੇ ਸਮ, ਇਸ ਗੁਰੂ ਨਾਨਕ ਦੀ ਕਥਾ ਦੇ ਬਰਾਬਰ ਹੋਰ ਕੋਈ ਮਹਿਮਾ ਨਹੀਂ, ਇਹ ਤੂੰ ਮਹਿਮਾ ਰੂਪ ਕਥਾ ਸੁਣਾਈ। ਸੁਣ ਹੈ ਪੜ੍ਹੈ ਹਿਤ ਕਰ ਪੁੰਨ ਸੁਣ ਹੈ, ਭਾਈ ਬਾਲਾ ਜਿਹੜਾ ਪ੍ਰੇਮ ਨਾਲ ਕਥਾ ਪੜ੍ਹੇਗਾ ਸੁਣੇਗਾ ਕਥਾ ਪੜ੍ਹੈ, ਸੁਣ ਹੈ ਪੜ੍ਹੈ ਹਿਤ ਕਰ ਪੁੰਨ ਸੁਣ ਹੈ, ਇਸ ਤਰ੍ਹਾਂ ਪ੍ਰੇਮ ਕਰਕੇ ਪੜ੍ਹੇ ਸੁਣੇਗਾ ਜਾਂ ਕੋਈ ਸਰੋਤਾ ਬਣ ਕੇ ਸੁਣੇਗਾ ਪ੍ਰੇਮ ਨਾਲ। ਪ੍ਰੀਤ ਕਰਹਿ ਸ੍ਰੀ ਗੁਰ ਗੁਣ ਗੁਣ ਹੈ, ਪ੍ਰੀਤੀ ਕਰੇਗਾ ਗੁਰੂ ਮਹਾਰਾਜ ਜੀ ਦੇ ਸ੍ਰੇਸ਼ਟ ਗੁਣਾਂ ਦਾ ਵਿਚਾਰ ਕਰਨ ਲੱਗ ਪਏਗਾ। ਕਲਖ ਵਿਪੁਲ ਬਿਕ ਲਾਹੇ ਪਰਾਹੀ, ਇਸ ਕਰਕੇ ਵਿਪੁਲ ਕੀ ਸਮੂਹ ਜਿਹੜੇ ਪਾਪ ਹੈ ਉਹਦੇ ਕਹਿੰਦੇ ਵਿਆਕਲ ਹੋ ਕੇ ਘਬਰਾ ਹੋ ਕੇ ਘਬਰਾ ਕੇ ਭੱਜ ਜਾਣਗੇ ਦੌੜ ਜਾਣਗੇ। ਨਿਸਚਾ ਧਰੇ ਸ਼ਾਂਤ ਹੋਏ ਆਹੀ, ਜਿਹੜਾ ਗੁਰੂ ਨਾਨਕ ਦੀ ਕਥਾ ਵਿੱਚ ਭਰੋਸਾ ਧਾਰੇਗਾ ਸਹਿਜ। ਨਿਸਚਾ ਧਰੇ ਸ਼ਾਂਤ ਹੋਏ ਆਹੀ, ਉਹਦੇ ਹਿਰਦੇ ਵਿੱਚ ਸ਼ਾਂਤੀ ਪ੍ਰਾਪਤ ਹੋਏ ਆਏਗੀ। ਸ੍ਰੀ ਨਾਨਕ ਪਦ ਪੰਕਜ ਮਾਹੀ, ਉਸ ਦਾ ਗੁਰੂ ਨਾਨਕ ਸਾਹਿਬ ਦੇ ਚਰਨਾਂ ਕਮਲਾਂ ਦੇ ਵਿਚਕਾਰ, ਸ਼ਰਧਾ ਵਧੈ ਮੁਕਤ ਫਲ ਤਾਹੀ। ਕਥਾ ਸੁਣ ਕੇ ਉਹਦੇ ਮਨ ਵਿੱਚ ਸ਼ਰਧਾ ਭਰ ਜੂਗਾ, ਮੁਕਤੀ ਰੂਪੀ ਫਲ ਉਹਨੂੰ ਸਹਿਜੇ ਮਿਲ ਜਾਵੇ। ਪੁਨ ਬਾਲੇ ਦੁਆ ਬੰਦੇ ਦੁਆ ਹਾਥਾ, ਇਸ ਤਰ੍ਹਾਂ ਗੁਰੂ ਅੰਗਦ ਸਾਹਿਬ ਤੋਂ ਸੁਣ ਕੇ ਭਾਈ ਬਾਲਾ ਜੀ ਨੇ ਦੋਵੇਂ ਹੱਥ ਜੋੜੇ ਗੁਰੂ ਅੰਗਦ ਸਾਹਿਬ ਜੀ ਅੱਗੇ, ਬੋਲਿਓ ਬਚਨ ਸੁਣੋ ਮਮ ਨਾਥਾ। ਮੇਰੇ ਮਾਲਕ ਗੁਰੂ ਅੰਗਦ ਸਾਹਿਬ ਜੀ ਮੇਰਾ ਬਚਨ ਸੁਣਾਉਂਦੇ ਹਨ। ਭਇਓ ਹਦੂਰ ਜਿਤੋ ਇਤਿਹਾਸਾ, ਜਿਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਮੇਰੇ ਸਾਹਮਣੇ ਸਾਰਾ ਪ੍ਰਸੰਗ ਹੋਇਆ ਸੀ, ਸੋ ਵਰਣਨ ਕੀਨੋ ਤੁਦ ਪਾਸਾ। ਤੁਹਾਡੀ ਹਜੂਰੀ ਵਿੱਚ ਬੈਠ ਕੇ ਹੂ ਉਸੇ ਤਰ੍ਹਾਂ ਮੈਂ ਕਥਨ ਕਰ ਦਿੱਤਾ, ਤੁਹਾਨੂੰ ਸੁਣਾ ਦਿੱਤਾ। ਇਸ ਅੱਗੇ ਸੁਧ ਮੋਹੇ ਨ ਕੋ, ਇਸ ਤੋਂ ਅੱਗੇ ਤਾਂ ਮਾਰਾ ਮੈਨੂੰ ਕੋਈ ਖਬਰਸਾਰ ਹੈ ਨਹੀਂ। ਰਾਵਰ ਸਰਬ ਜਾਨ ਹੋ ਸੋ, ਮਾਰਾ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਤੁਸੀਂ ਇੱਕ ਰੂਪ ਹੀ ਹੈ, ਤੁਸੀਂ ਸਾਰਾ ਕੁਛ ਆਪ ਜਾਣਦੇ ਹੀ ਹੋ। ਜਰਾ ਗ੍ਰਸੀ ਅਬ ਕਾਇਆ ਮੇਰੀ, ਬਾਕੀ ਮਾਰਾ ਮੇਰੀ ਭਾਈ ਬਾਲਾ ਦੀ ਜਿਹੜੀ ਦੇਹੀ ਉਹ ਬਡੇਪੇ ਨੇ ਕਹਿੰਦੇ ਫਾਲੀ ਬਡੇਪਾ ਨੇ ਆ ਘੇਰਿਆ ਮੈਨੂੰ। ਲਖੋ ਆਰ ਬਲ ਭਈ ਬਡੇਰੀ, ਮਹਾਰਾਜ ਜਾਣ ਲਓ ਮੇਰੀ ਜਿਹੜੀ ਉਮਰ ਬਹੁਤ ਵੱਡੀ ਸਾਲ ਹੋ ਗਈ ਹੈ, ਮੈਂ 100 ਸਾਲ ਤੋਂ ਉੱਪਰ ਲੰਘ ਗਿਆ। ਇਹ ਅਬ ਛੁੱਟ ਹੈ ਬਚਨ ਨਿਜ ਕਰੀਏ, ਗੁਰੂ ਸੰਗਤ ਸਾਹਿਬ ਮਹਾਰਾਜ ਮੁੱਖੋਂ ਬਚਨ ਕਰ ਜਾਈਏ, ਬੁੱਢੇ ਸਰੀਰ ਤੋਂ ਖੇੜਾ ਛੁੱਟ ਜੇ। ਜਗ ਸਾਗਰ ਤੇ ਮੋਹੇ ਉਧਰੀਏ, ਨਾਲ ਮਹਾਰਾਜ ਸੰਸਾਰ ਸਮੁੰਦਰ ਦੇ ਦੁੱਖਾਂ ਤੋਂ ਮੈਨੂੰ ਧਾਰ ਦੀਏ, ਬਚਾ ਵੀ ਲਈਏ। ਸ੍ਰੀ ਅੰਗਦ ਸੁਣ ਕੇ ਮੁਸਕਾਨੇ, ਭਾਈ ਬਾਲਾ ਜੀ ਤੋਂ ਇਹੋ ਜਿਹੇ ਨਿਮਰਤਾ ਗਿਰੀ ਦੇ ਬਚਨ ਸੁਣ ਕੇ ਗੁਰੂ ਅੰਗਦ ਸਾਹਿਬ ਜੀ ਥੋੜਾ ਥੋੜਾ ਹੱਸੇ। ਕਿਉਂ ਅਸ ਆਪ ਉਤਾਏ ਲਠਾਨੇ, ਲੱਗੇ ਭਾਈ ਬਾਲਾ ਇਸ ਤਰ੍ਹਾਂ ਕਿਉਂ ਕਾਹਲੀ ਕਰਦੇ ਆ ਸਰੀਰ ਛੱਡਣ ਦੀ। ਅਬ ਦੁਆ ਮਾਸ ਬੈਸ ਹੈ ਤੇਰੀ, ਭਾਈ ਬਾਲਾ ਹੁਣ ਤੇਰੀ 2 ਕੁ ਮਹੀਨਿਆਂ ਦੀ ਬਾਕੀ ਜੀ ਉਮਰ ਰਹਿੰਦੀ ਹੈ। ਪੁਨ ਸਰੀਰ ਹੋਇਆ ਭਸਮ ਸੁਟੇਰੀ, ਵੀ 2 ਕੁ ਮਹੀਨਿਆਂ ਤੋਂ ਬਾਅਦ ਤੂੰ ਚਾਲੇ ਮਾਰ ਜਾਏਗਾ, ਸਰੀਰ ਦੀ ਪੁੱਤੀ ਹੋ ਜਾਏਗੀ। ਤਬ ਲਗ ਹਮ ਢਿੱਗ ਰਹੋ ਹਿਤ ਸਾਥਾ, ਬਈ ਭਾਈ ਬਾਲਾ ਹੁਣ ਕਿੱਧਰ ਜਾਣਾ ਹੈ, ਜਿੰਨਾ ਚਿਰ ਤੇਰਾ 2 ਮਹੀਨੇ ਦੀ ਉਮਰ ਰਹਿੰਦੀ ਉਦੋਂ ਤੱਕ ਸਾਡੇ ਕੋਲ ਹੀ ਟਿਕਿਆ ਰਹਿ। ਪਰ ਚੋਹ ਸੁਣੋ ਕਰੋ ਗੁਰ ਗਾਥਾ, ਗੁਰੂ ਨਾਨਕ ਸਾਹਿਬ ਦੀਆਂ ਗਥਾ ਕਥਾ ਕਹਿੰਦੇ ਕਥਾ ਸੁਣਾਇਆ ਕਰ, ਤੇ ਇਹਦੇ ਵਿੱਚ ਪਰਚਿਆ ਰਿਹਾ ਕਰ, ਲੱਗਿਆ ਰਿਹਾ ਕਰ। ਸੁਣ ਕੇ ਹਰਖਤ ਹੋਇਆ ਕਰ ਬਾਲਾ, ਹਾਂ ਇਸ ਤਰ੍ਹਾਂ ਕਵੀ ਜੀ ਕਹਿੰਦੇ ਆ, ਗੁਰੂ ਅੰਗਦ ਸਾਹਿਬ ਤੋਂ ਸੁਣ ਕੇ ਭਾਈ ਬਾਲਾ ਜੀ ਖੁਸ਼ ਹੋ ਗਏ। ਰਹਿਓ ਸਮੀਪ ਸੁਖਦ ਤੇ ਕਾਲਾ, ਇਹ ਜੋ ਸੁਖ ਦੇਣ ਵਾਲੇ ਗੁਰੂ ਅੰਗਦ ਸਾਹਿਬ ਉਹਨਾਂ ਦੇ ਪਾਸ ਹੀ ਰਿਹਾ ਭਾਈ ਬਾਲਾ। ਕਹਿ ਸੁਣੈ ਗੁਰ ਕੇ ਗੁਣ ਔਰੀ, ਇਸ ਤਰ੍ਹਾਂ ਜਿੰਨਾ ਚਿਰ ਰਿਹਾ ਗੁਰੂ ਮਹਾਰਾਜ ਦੇ ਗੁਣਾਂ ਦੇ ਹੋਰਨਾਂ ਨੂੰ ਹੋਰ ਕਹਿੰਦਾ ਵੀ ਤੇ ਮਹਾਰਾਜ ਗੁਰੂ ਅੰਗਦ ਸਾਹਿਬ ਕੋਲੋਂ ਸੁਣਦਾ ਵੀ ਰਿਹਾ। ਦੋਏ ਮਾਸ ਜਬ ਬੀਤੇ ਬਹੋਰੀ, ਭਾਈ ਬਾਲਾ ਜੀ ਨੂੰ ਗੁਰੂ ਅੰਗਦ ਸਾਹਿਬ ਜੀ ਦੀ ਹਜ਼ੂਰੀ ਵੀ ਖਰੂਰ ਸਾਹਿਬ ਵਿਖੇ ਰਹਿੰਦਿਆਂ 2 ਕੁ ਮਹੀਨੇ ਬੀਤ ਗਏ। ਪਰਾ ਲਬਦ ਭੋਗੀ ਨਿਜ ਜਬ ਹੀ, ਆਪਣੀ ਕਹਿੰਦੇ ਪਿਛਲੀ ਪਰਾ ਲਬਦ ਸੀ ਜਦੋਂ ਆਪਣੀ ਭੋਗਲੀ ਪੂਰੀ ਕਰ ਲਈ। ਆਯੋ ਸਮਾਂ ਤਨ ਬਿਨਸਨ ਤਬ ਹੀ, ਸਵੇਰੇ ਸਰੀਰ ਛੱਡਣ ਦਾ ਜਦੋਂ ਸਮਾਂ ਜਾ ਨੇੜੇ ਆ ਗਿਆ ਭਾਈ ਬਾਲਾ ਜੀ ਦਾ। ਸ੍ਰੀ ਅੰਗਦ ਕੋ ਕਰਕੇ ਬੰਦਨ, ਇਸ਼ਨਾਨ ਆਦਿ ਕਰਕੇ ਤੇ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਨੇ ਮੱਥਾ ਟੇਕ ਦਿੱਤਾ। ਬਹਰੋ ਧਿਆਨ ਧਰ ਦੁੱਖ ਨਿਕੰਦਨ, ਦੁੱਖਾਂ ਦੇ ਕੱਟਣ ਵਾਲੇ ਗੁਰੂ ਨਾਨਕ ਸਾਹਿਬ ਜੀ ਦਾ ਧਿਆਨ ਧਰ ਲਿਆ ਭਾਈ ਬਾਲਾ ਜੀ ਨੇ। ਧਰਨੀ ਕੋ ਪੁਨੀਤ ਕਰਵਾਏ, ਉਦੋਂ ਬਾਅਦ ਕਹਿੰਦੇ ਜਿੱਥੇ ਸਰੀਰ ਤਿਆਗਣਾ ਉਹਨੂੰ ਧਰਤੀ ਨੂੰ ਸਾਫ ਸੁਥਰਾ ਕਰਵਾਇਆ। ਪੌਡਿਓ ਸ੍ਰੀ ਗੁਰ ਸ੍ਰੀ ਨਾਨਕ ਉਰ ਧਿਆਏ, ਨਾਨਕ ਸਾਹਿਬ ਨੂੰ ਹਿਰਦੇ ਵਿੱਚ ਧਿਆਉਂਦਾ ਧਿਆਨ ਕਰਦਾ ਧਰਤੀ ਤੇ ਲੇਟ ਗਿਆ। ਤਨਕ ਬਿਖੈ ਨਿਜ ਤਨ ਕੋ ਤਿਆਗੀ, ਕਹਿੰਦੇ ਬਸ ਥੋੜੇ ਸਮੇਂ ਸ਼ਨਕ ਵਿੱਚ ਹੀ ਆਪਣੇ ਸਰੀਰ ਨੂੰ ਛੱਡ ਦਿੱਤਾ ਹੈ। ਪਹੁੰਚੋ ਪਰਮ ਪਦੰਗ ਵੱਡ ਭਾਗੀ। ਭਾਗਾਂ ਵਾਲਾ ਭਾਈ ਬਾਲਾ ਜੀ ਉੱਚੇ ਅਹੁਦੇ ਪਹੁੰਚ ਗਿਆ ਸੱਚਖੰਡ ਜਾ ਪਹੁੰਚਿਆ। ਸ੍ਰੀ ਅੰਗਦ ਮਹਿ ਜੋਤ ਸਮਾਨੀ। ਆ ਜਿਹੜੀ ਅੰਦਰਲੀ ਜੋਤ ਸੀ ਉਹ ਗੁਰੂ ਭਾਈ ਬਾਲਾ ਜੀ ਦੀ, ਗੁਰੂ ਅੰਗਦ ਸਾਹਿਬ ਦੀ ਅਦਵੈਤ ਜੋਤ ਵੀ ਸਮਾ ਗਈ। ਜੋ ਪਾਣੀ ਮਹਿ ਮਿਲ ਹੈ ਪਾਣੀ, ਕਹਿੰਦੇ ਨਦੀ ਦਾ ਪਾਣੀ ਸਮੁੰਦਰ ਦੇ ਪਾਣੀ ਵੀ ਜਾ ਮਿਲਦੇ ਹੋ, ਇਸ ਤਰ੍ਹਾਂ ਇਹ ਭਾਈ ਬਾਲਾ ਦੀ ਜਿਹੜੀ ਜੋਤ ਹੈ ਗੁਰੂ ਅੰਗਦ ਸਾਹਿਬ ਵਿੱਚ ਜਾ ਸਮਾਈ ਹੈ। ਤੇਹਨ ਸ੍ਰੀ ਤੇਹਨ ਕੁਲ ਰਾਈ। ਉਸ ਵੇਲੇ ਜੋ ਤੇਹਨਾਂ ਦੇ ਕੁਲ ਦੇ ਰਾਜਾ ਰੂਪ ਪ੍ਰਕਾਸ਼ ਗੁਰੂ ਗੁਰੂ ਅੰਗਦ ਸਾਹਿਬ ਜੀ ਹੈ। ਕਹਿ ਕਹਿ ਭਲੀ ਚਿਤਾ ਕਰਵਾਈ, ਸਿੱਖਾਂ ਨੂੰ ਕਹਿ ਕੇ ਭਾਈ ਬਾਲਾ ਜੀ ਦੇ ਸੰਸਕਾਰ ਵਾਸਤੇ ਸੋਹਣੀ ਚਿਖਾ ਤਿਆਰ ਕਰਵਾਈ। ਸਿੱਖਾਂ ਤੇ ਧਨ ਕੋ ਉਚਵਾਏ, ਸਿਆਣੇ ਗੁਰਸਿੱਖਾਂ ਤੋਂ ਇਸ ਤਰ੍ਹਾਂ ਭਵਾਨ ਵਿੱਚ ਪਾ ਕੇ ਜਿਹੜਾ ਸੋਹਣਾ ਸਰੀਰ ਹੈ ਚੁਕਵਾਇਆ ਮੋਢਿਆਂ ਤੇ, ਰੱਖਿਓ ਉਪਰ ਤਾਹੇ ਬਣਾਏ, ਜਿਹੜੀ ਚਿਖਾ ਉਹਦੇ ਉੱਪਰ ਬਣਾਸ ਕਰਕੇ ਸਤਿਕਾਰ ਨਾਲ ਭਾਈ ਬਾਲਾ ਜੀ ਦਾ ਸਰੀਰ ਰੱਖ ਦਿੱਤਾ ਹੈ। ਬਹਰੋ ਆਪ ਨਿਕਟ ਚੱਲ ਆਏ। ਉਸ ਤੋਂ ਬਾਅਦ ਗੁਰੰਗਰ ਸਾਹਿਬ ਮਹਾਰਾ ਆਪ ਭਾਈ ਬਾਲਾ ਜੀ ਦੀ ਚਿਖਾ ਦੇ ਬਹੁਤ ਨੇੜੇ ਚੱਲ ਕੇ ਆ ਗਏ, ਨੇੜੇ ਪਹੁੰਚ ਗਏ ਹਨ। ਤ੍ਰਿਣ ਅਗਨੀ ਕੋ ਹੱਥ ਉਚਾਏ, ਜਿਹੜੀ ਕੱਖਾਂ ਦੀ ਅਗਨੀ ਦੀ ਘਾ ਪੂਜਾ ਲੈ ਕੇ ਅੱਗ ਲਗਾ ਕੇ, ਤਬ ਸਿੱਖ ਬਰਜ ਰਹੇ ਬਹੁ ਬਾਰੀ। ਹੋਰ ਜਿਹੜੇ ਸਿੱਖ ਹੈ ਮਹਾਰਾ ਨੂੰ ਬਹੁਤ ਰੋਕ ਕੇ, ਮਹਾਰਾ ਅਸੀਂ ਅਗਨੀ ਲਾਉਂਦੇ ਹਾਂ ਤੁਸੀਂ ਕਾਹਨੂੰ ਇਉਂ ਕਰਨਾ ਹੈ, ਨਿਜ ਘਰ ਸੰਗ ਦਾਹ ਦੇ ਜਾਰੀ। ਫਿਰ ਵੀ ਸਿੱਖਾਂ ਦੇ ਕਹਿੰਦੇ ਆ ਕਹਿੰਦੇ ਆਪਣੇ ਹੱਥਾਂ ਨਾਲ ਭਾਈ ਬਾਲਾ ਜੀ ਨੂੰ ਅਗਨੀ ਭੇਟ ਕਰਕੇ ਇਸ ਤਰ੍ਹਾਂ ਸੰਸਕਾਰ ਕੀਤਾ ਕਤਰਿਆ ਹੈ। ਜਿਹ ਸਤਿਗੁਰ ਕੋ ਸੇਵਕ ਪਿਆਰੇ, ਕਿਉਂਕਿ ਜਿੱਥੇ ਉਹ ਗੁਰੂ ਕੇ ਸਿੱਖ ਸੇਵ ਗੁਰਾਂ ਨੂੰ ਪਿਆਰੇ ਹਨ, ਆਪਣ ਕਿਛ ਗਿਣਤੀ ਉਰ ਧਾਰੇ। ਉੱਥੇ ਜਿਹੜੇ ਪਿਆਰਿਆਂ ਦੇ ਸੰਬੰਧ ਵਿੱਚ ਜਿਹੜੇ ਗੁਰੂ ਹੈ ਕੋਈ ਹੋਰ ਗਿਣਤੀਆਂ ਮਿਣਤੀਆਂ ਨਹੀਂ ਕਰਦੇ ਵੀ ਅਸੀਂ ਵੱਡੇ ਅਸੀਂ ਉਹ ਕਿਉਂ ਕਰੀਏ। ਵੈਸੇ ਬਹੁਰ ਸਰਬ ਸਿੱਖ ਮਾਹੀ, ਇਹ ਸਾਰੇ ਸਿੱਖਾਂ ਦੇ ਵਿੱਚ ਭਾਈ ਬਾਲਾ ਜੀ ਦੇ ਸੰਬੰਧ ਵਿੱਚ ਬਚਨ ਬਿਲਾਸ ਕਰਨ ਵਾਸਤੇ ਸਜ ਗਏ। ਬਾਲੇ ਕੀ ਉਸਤਤ ਬਹੁ ਪ੍ਰਾਹੀ, ਸਾਰੀਆਂ ਸੰਗਤਾਂ ਵਿੱਚ ਭਾਈ ਬਾਲਾ ਜੀ ਦੀ ਬਹੁਤੀ ਉਸਤਤੀ ਗੁਰੂ ਅੰਗਦ ਸਾਹਿਬ ਨੇ ਕਹੀ। ਧੰਨ ਧੰਨ ਸਭ ਹੀ ਨਰ ਕਹੇ, ਮਹਾਰਾਜ ਤੋਂ ਭਾਈ ਬਾਲਾ ਜੀ ਦੀ ਮਹਿਮਾ ਵਡਿਆਈ ਸੁਣ ਕੇ ਜਿੰਨੇ ਮਾਈ ਭਾਈ ਹੈ ਭਾਈ ਬਾਲਾ ਧੰਨ ਹੈ ਭਾਈ ਬਾਲਾ ਧੰਨ ਹੈ ਉਹ ਕਹਿੰਦੇ। ਸ੍ਰੀ ਨਾਨਕ ਹਿਤਕਾਰੀ ਇਹੀ, ਕਹਿੰਦੇ ਵੀ ਭਾਈ ਬਾਲਾ ਗੁਰੂ ਨਾਨਕ ਸਾਹਿਬ ਦਾ ਸਭ ਤੋਂ ਵੱਡਾ ਹਿਤਕਾਰੀ ਪ੍ਰੇਮੀ ਪਿਆਰਾ ਸੀ ਇੱਕੋ ਇੱਕ ਇਹ। ਇਸ ਤਰ੍ਹਾਂ ਸਥਾਨ ਬਣਾਉਣ ਬਾਰੇ ਜਿਹੜਾ ਉਹ ਸੁਪਨਾ ਆਇਆ ਸੀ ਹੋ ਗਿਆ ਇੱਥੇ ਪੂਰਾ, ਆਏ ਪ੍ਰਸੰਗ ਇੱਥੇ ਸਾਰਾ ਪੂਰਾ ਹੋ ਗਿਆ ਹੈ। ਜੋ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਸੋਹਣਾ ਸਥਾਨ ਜਿੱਥੇ ਹੈ ਉਹਦੇ ਨਾਲ ਹੀ ਇੱਕ ਬਾਹਰਲੇ ਪਾਸੇ ਉਹ ਖੁੱਲ੍ਹੇ ਮੈਦਾਨ ਦੇ ਵਿੱਚ ਇੱਕ ਥੜਾ ਜਿਹਾ ਬਣਿਆ ਹੋਇਆ ਹੈ ਅਤੇ ਉਹ ਜਿੱਥੇ ਗੁਰੂ ਮਹਾਰਾਜ ਦੇ ਅੰਦਰ ਦਰਬਾਰ ਵਿੱਚ ਪ੍ਰਕਾਸ਼ ਹੁੰਦਾ ਹੈ ਉਹ ਥੜਾ ਪਹਿਲਾਂ ਨੀਵਾਂ ਹੁੰਦਾ ਸੀ ਅਤੇ ਉਹ ਭਾਈ ਬਾਲਾ ਜੀ ਨੇ ਕਿਹਾ ਸੀ ਵੀ ਮੇਰਾ ਇੱਥੇ ਕੋਈ ਅਸਥਾਨ ਨਹੀਂ ਬਣਾਉਣਾ ਹੈ, ਜਿਵੇਂ ਮਹਾਰਾਜ ਦੇ ਅਸਥਾਨ ਆ ਬਸ ਇਹੀ ਸਵਾਏ ਮਾਨ ਹੋਣ ਵੀ ਬਾਕੀ ਨਹੀਂ ਕੁਝ ਕਰਨਾ ਹੈ। ਇਸ ਤਰ੍ਹਾਂ ਕਹਿੰਦੇ ਉਹ ਫਿਰ ਜਿਹੜੇ ਕੋਈ ਪ੍ਰੇਮੀ ਪਿਆਰੇ ਹੈ ਜਿਨ੍ਹਾਂ ਨੇ ਮਨ ਵਿੱਚ ਇਹ ਖਿਆਲ ਕੀਤਾ ਵੀ ਭਾਈ ਬਾਲਾ ਸਭ ਤੋਂ ਮਹਾਰਾਜ ਦਾ ਪ੍ਰੇਮੀ ਪਿਆਰਾ ਹੈ ਵੀ ਉਹਨਾਂ ਦਾ ਵੀ ਕੋਈ ਨਾ ਕੋਈ ਸਥਾਨ ਤਾਂ ਯਾਦਗਾਰ ਬਣਨੀ ਚਾਹੀਦੀ ਹੈ, ਜਿੱਥੇ ਉਹ ਛੋਟਾ ਜਿਹਾ ਥੜਾ ਬਣਿਆ ਸੀ ਉੱਥੇ ਫਿਰ ਉਹਨਾਂ ਨੇ ਥੋੜ੍ਹਾ ਜਿਹਾ ਥੜਾ ਉੱਚਾ ਕਰਕੇ ਅਤੇ ਉੱਪਰ ਇਸ ਤਰ੍ਹਾਂ ਉਹ ਗੁੰਬਜਾ ਲਾ ਕੇ ਜਿਵੇਂ ਗੁਰਦੁਆਰਾ ਹੁੰਦਾ ਨਾ ਇਸ ਤਰ੍ਹਾਂ ਬਣਾ ਦਿੱਤਾ ਸੀ ਅਤੇ ਉੱਥੋਂ ਦੇ ਜਿਹੜੇ ਕਾਰ ਸੇਵਾ ਵਾਲੇ ਪ੍ਰੇਮੀ ਪਿਆਰੇ ਹੈ ਉਹਨਾਂ ਨੇ ਦੱਸਿਆ ਸੀ ਜਦੋਂ ਪਾਕਿਸਤਾਨ ਵੱਲ ਯਾਤਰਾ ਕਰਨ ਗਏ ਉਹ ਕਹਿੰਦੇ ਵੀ ਫਿਰ ਉਹਨਾਂ ਨੂੰ ਸੁਪਨਾ ਆਇਆ ਵੀ ਜਿਸ ਤਰ੍ਹਾਂ ਅਸੀਂ ਮਹਾਰਾਜ ਦੇ ਚਰਨਾਂ ਵਿੱਚ ਹੀ ਹੇਠਾਂ ਹੀ ਸਮਾਉਂਦੇ ਸੀ, ਮੈਂ ਜਿੰਨਾ ਚਿਰ ਜੀਂਦਾ ਰਿਹਾ ਮੈਂ ਉੱਚਾ ਨਹੀਂ ਬੈਠਾ ਹਾਂ ਤੇ ਮੈਨੂੰ ਉੱਚਾ ਨਾ ਉਠਾਓ, ਇਸੇ ਤਰ੍ਹਾਂ ਹੀ ਕਰਦੇ ਜਿਵੇਂ ਛੋਟਾ ਥੱਲਾ ਨੀਵਾਂ। ਉਹ ਫਿਰ ਇਸ ਤਰ੍ਹਾਂ ਸੁਪਨਾ ਆਉਣ ਕਰਕੇ ਉਹਨਾਂ ਨੇ ਉੱਪਰਲਾ ਜਿਹੜਾ ਗੁੰਬਜਾ ਵੀ ਖਤਮ ਕਰਤਾ, ਬਾਕੀ ਥੜਾ ਜਿਹਾ ਵੀ ਨੀਵਾਂ ਕਰਤਾ। ਹੁਣ ਤੁਸੀਂ ਜਾ ਕੇ ਦੇਖੋਗੇ ਉਹ ਬਿਲਕੁਲ ਨੀਵਾਂ ਜਾਤਾ ਵਾ, ਉਹ ਯਾਦਗਾਰ ਸਤਿਕਾਰ ਵਜੋਂ ਰੱਖਿਆ ਵੀ ਇੱਥੇ ਭਾਈ ਬਾਲਾ ਜੀ ਦਾ ਸਤਿਕਾਰ ਕੀਤਾ। ਯਾਨੀ ਸਰੀਰ ਛੱਡਣ ਤੋਂ ਬਾਅਦ ਵੀ ਉਹ ਭਾਈ ਬਾਲਾ ਜੀ ਨੇ ਸੁਪਨੇ ਰਾਹੀਂ ਉਹਨਾਂ ਨੂੰ ਕਿਹਾ ਸੁਣਿਆ ਵੀ ਮੇਰਾ ਸਥਾਨ ਤੁਸੀਂ ਉੱਚਾ ਨਾ ਸਤਿਕਾਰਯੋਗ ਨਾ ਬਣਾਓ, ਮੈਂ ਮਹਾਰਾਜ ਦੇ ਤੁਲ ਨਹੀਂ ਹੋ ਸਕਦਾ, ਮੈਂ ਮਹਾਰਾਜ ਦਾ ਸੇਵਕ ਬਣ ਕੇ ਰਹਿਣਾ ਹੈ। ਇਹ ਹੈ ਗੁਰੂ ਕੇ ਪਿਆਰਿਆਂ ਦੀਆਂ ਕਹਾਣੀਆਂ, ਜਿਹੜੇ ਕੋਈ ਮਰ ਕੇ ਵੀ ਅਮਰ ਹੋ ਕੇ ਵੀ ਫਿਰ ਵੀ ਮਹਾਰਾਜ ਉੱਚੇ ਬਣ ਕੇ ਨਹੀਂ ਰਹਿੰਦੇ। ਭਾਵੇਂ ਠੀਕ ਹੈ ਜੇ ਕੋਈ ਉਹ ਗੁਰੂ ਕੇ ਪਿਆਰੇ ਦਾ ਉੱਥੇ ਅਸਥਾਨ ਬਣਾ ਦਾ, ਸੁਭਾਏ ਮਾਨ ਕਰਨ ਦਾ ਕੋਈ ਉਹਨੇ ਕੋਈ ਐਸਾ ਨਹੀਂ ਕੀਤਾ ਸੀ ਵੀ ਇਹ ਗਲਤ ਕੀਤਾ ਸੀ, ਪਰ ਉਹ ਗੁਰੂ ਕਾ ਜਿਹੜਾ ਪਿਆਰਾ ਹੈ ਉਹ ਅੰਦਰਲੀ ਭਾਵਨਾ ਇਹੀ ਰੱਖਦਾ ਵੀ ਮੈਂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਹੀ ਰਹਾਂ। ਸੋ ਤਨ ਹੈ ਭਾਈ ਬਾਲਾ ਜਿਨ੍ਹਾਂ ਨੇ ਗੁਰੂ ਨਾਨਕ ਸਾਹਿਬ ਦੀ ਸਭ ਤੋਂ ਪਹਿਲਾਂ ਸੰਗਤ ਕੀਤੀ, ਫਿਰ ਗੁਰੂ ਅੰਗਦ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਰਹਿੰਦਿਆਂ ਹੋਇਆਂ ਉਹਨਾਂ ਦੇ ਨਜ਼ਰਸਾਨੀ ਹੇਠ ਹੀ ਉਹਨਾਂ ਦੇ ਦਰਸ਼ਨ ਦੀਦਾਰ ਕਰਦਿਆਂ ਹੋਇਆਂ ਅਤੇ ਅੱਜ ਆਪਣੇ ਪੰਜ ਭੌਤਿਕ ਸਰੀਰ ਦੀ ਸਮਾਪਤੀ ਕੀਤੀ, ਮਹਾਰਾਜ ਦੇ ਚਰਨਾਂ ਵਿੱਚ ਸਮਾਇਆ, ਉਹ ਆਪਾਂ ਪ੍ਰਸੰਗ ਸੁਣਿਆ ਹੈ। ਇਸ ਤੋਂ ਅੱਗੇ ਜਿਵੇਂ ਪ੍ਰਸੰਗ ਗੁਰੂ ਅੰਗਦ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ ਪਹਿਲਾ ਨਾਮ ਭਾਈ ਲਹਿਣਾ ਜੀ ਕਰਕੇ ਪ੍ਰਸਿੱਧ ਸੀ, ਉਹ ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨ ਛਰਨ ਚੱਲ ਕੇ ਆਏ ਸੀ, ਉਹ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨ ਛਰਨ ਚੱਲ ਕੇ ਆਉਣ ਦਾ ਜਿਹੜਾ ਪ੍ਰਸੰਗ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਪ੍ਰਾਰੰਭ ਹੋ ਜਾਏਗਾ। ਫਿਰ ਜਿਵੇਂ ਆਪ ਜੀ ਨੇ ਹਜ਼ੂਰੀ ਵਿੱਚ ਰਹਿ ਕੇ ਮਹਾਨ ਮਹਾਨ ਸੇਵਾ ਘਾਲਣਾ ਕੀਤੀ ਅਤੇ ਹਰ ਤਰ੍ਹਾਂ ਦੀ ਆਗਿਆ ਵਿੱਚ ਆਪ ਪੂਰੇ ਉਤਰੇ, ਫਰਕ ਵਿੱਚ ਵੀ ਪੂਰੇ ਉਤਰੇ, ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਗੁਰਤਾ ਗੱਦੀ ਦੇ ਤਖ਼ਤ ਦੇ ਉੱਪਰ ਆਪ ਬੈਠੇ, ਹੋਰ ਕਰੂਰ ਦੇ ਤਪੇ ਵਰਗਿਆਂ ਨੇ ਈਰਖਾ ਕਰਕੇ ਭਾਵੇਂ ਆਪ ਜੀ ਨੂੰ ਬਾਹਰ ਵੀ ਖਟਕਾ ਦਿੱਤਾ, ਤਿਰਸਕਾਰ ਵੀ ਕਰ ਦਿੱਤਾ। ਗੁਰੂ ਅਮਰਦਾਸ ਸਾਹਿਬ ਮਹਾਰਾਜ ਨੇ ਆ ਕੇ ਫਿਰ ਜਿਹੋ ਜੀ ਉਹ ਤਪੇ ਨੇ ਕਰੂਰ ਦੇ ਨੇ ਕੀਤੀ ਸੀ ਈਰਖਾ ਨਾਲ, ਉਹੇ ਜੀ ਉਹਦੇ ਨਾਲ ਕਰ ਕਰਵਾ ਦਿੱਤੀ ਸੀ। ਫਿਰ ਵਸਾਇਆ ਫਿਰ ਆਣ ਸਤਿਗੁਰ ਖਾਂ ਡੂਰ, ਉਹ ਜਿਵੇਂ ਸਾਰਾ ਪ੍ਰਸੰਗ ਗੁਰੂ ਅੰਗਦ ਸਾਹਿਬ ਜੀ ਦਾ ਆਏਗਾ ਆਪਾਂ ਲੜੀਵਾਰ ਰੂਪ ਦੇ ਵਿੱਚ ਕੱਲ੍ਹ ਤੋਂ ਪ੍ਰਾਰੰਭ ਕਰਕੇ ਸਰਵਣ ਕਰਕੇ ਲਾਹਾ ਹਾਸਾ ਕਰਾਂਗੇ। ਅੱਜ ਇੱਥੇ ਹੀ ਸਮਾਪਤੀ ਹੈ ਜੀ। ਵੈਸੇ ਬਾਹਰ ਸਰਬ ਸਿੱਖ ਮਾਹੀ, ਬਾਲੇ ਕੀ ਉਸਤਤ ਗੋ ਬਹੁ ਪ੍ਰਾਹੀ, ਧਨ ਧਨ ਸਭ ਹੀ ਨਰ ਕਹਿ, ਸ੍ਰੀ ਨਾਨਕ ਹਿਤਕਾਰੀ ਇਹੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਰਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਦਾਨ ਜਾਂਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਬਨਹਾਰ, ਹੇ ਸੰਤਾਂ ਕੈ ਸਦਾ ਸੰਗ ਨਿਦਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਈ, ਨਾਨਕ ਦੀ ਜੈ ਨਾਮ ਦਾਨ ਰੱਖੋ ਹੀ ਹੈ ਪਰੋ, ਆਏ ਪ੍ਰਭ ਸ਼ਰਨਾਂਗਤੀ ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ, ਵਾਹਿਗੁਰੂ ਨਾਮ ਜਿਹਾਜ ਹੈ ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਦੇ ਗੁਰੂ ਪਰ ਉਤਾਰਨ ਹਾਰ।